ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰ ਕੇ ਸ਼ਬਦ ਮਹਿ ਰਚੇ ਜੇ ਸਿੱਖ ਸੁਖ ਸੰਗ ਤਿੰਨ ਚਰਨਨ ਪਰ ਬੰਦਨਾ ਕਰੋ ਸਦਾ ਸੋ ਉਮੰਗ ਸ੍ਰੀ ਸਤਿਗੁਰ ਕੇ ਸ਼ਬਦ ਮਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਮਹਾਨ ਦੀਵਾਨ ਸਜ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਅਤੇ ਸੱਚ ਕੀ ਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਲੜੀਵਾਰ ਰੂਪ ਚੱਲ ਰਿਹਾ ਹੈ। ਰਲ ਮਿਲ ਕੇ ਸਰਵਣ ਕਰਕੇ ਆਪਾਂ ਲਾਹਾ ਹਾਸਲ ਕਰਦੇ ਹਾਂ। ਜਿੱਥੇ ਅੱਜ ਕੱਲ੍ਹ ਪੰਜਾ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇੱਥੇ ਦਾ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤਾ ਸੀ। ਪਹਾੜ ਦੇ ਹੇਠਾਂ ਆਪ ਜੀ ਜਾ ਬੈਠੇ ਸਨ, ਮਰਦਾਨੇ ਨੂੰ ਪਾਣੀ ਦੀ ਤੇਹ ਲਗਾਈ ਹੈ, ਬੇਨਤੀ ਕੀਤੀ ਹੈ ਕਿ ਮਹਾਰਾਜ ਦੱਸੋ। ਆਪ ਜੀ ਨੇ ਕਿਹਾ ਉੱਪਰ ਹਸਨ ਵਦਾਲ ਬਨੀ ਕੰਧਾਰੀ ਮੁਸਲਮਾਨਾਂ ਦਾ ਪੀਰ ਰਹਿੰਦਾ ਹੈ, ਇਹ ਪਹਾੜ ਦੇ ਉੱਪਰ ਤੂੰ ਚਲਾ ਜਾ ਅਤੇ ਜਲ ਛਕ ਆ। ਇਸ ਤਰ੍ਹਾਂ ਮਹਾਰਾਜ ਦੇ ਬਚਨਾਂ ਨੂੰ ਮੰਨਦਾ ਹੋਇਆ ਇਹ ਪਹਾੜ ਉੱਪਰ ਚੜ ਗਿਆ, ਖੂਹ ਦਾ ਰਸਤਾ ਤੈਅ ਕਰਕੇ ਗਿਆ। ਇਸ ਨੇ ਪਾਣੀ ਦੀ ਯਾਚਨਾ ਕੀਤੀ, ਉਹਨੇ ਪੁੱਛ ਪੜਤਾਲ ਕਰ ਲਈ ਵੀ ਤੂੰ ਕੌਣ ਹੈ, ਇਕੱਲਾ ਹੀ ਹੈ ਕਿ ਹੋਰ ਵੀ ਤੇਰੇ ਨਾਲ ਹੈ ਕੋਈ। ਇਸ ਨੇ ਸੱਚ ਕਹਿ ਦਿੱਤਾ ਵੀ ਇਕੱਲਾ ਨਹੀਂ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੋ ਮਹਾਨ ਤਪੀ ਹੈ, ਜਿਨ੍ਹਾਂ ਨੂੰ ਪੀਰਾਂ ਦੇ ਪੀਰ ਵੀ ਮੰਨਦੇ ਹੈ, ਜਿੱਥੇ ਕਿੱਥੇ ਜਾਂਦੇ ਹੈ ਉਹਨਾਂ ਦੀ ਮਹਾਨ ਪੂਜਾ ਹੁੰਦੀ ਹੈ, ਉਹਨਾਂ ਦਾ ਮੈਂ ਰਬਾਬੀ ਹਾਂ, ਕੀਰਤਨੀ ਹਾਂ। ਇਸ ਤਰ੍ਹਾਂ ਭਾਈ ਬਾਲਾ ਜੀ ਉਹਨਾਂ ਦੇ ਨਾਲ ਰਹਿ ਰਹੇ ਹੈ, ਅਤੇ ਨਾਲ ਸੀ ਜਦੋਂ ਮਹਾਰਾਜ ਦਾ ਜਸ ਕੀਤਾ ਇਹ ਸਰ ਮੱਚ ਗਿਆ, ਕਿਉਂਕਿ ਆਪਣੇ ਆਪ ਨੂੰ ਬੜਾ ਤਕੜਾ ਪੀਰਾਂ ਦਾ ਪੀਰ ਮੰਨਦਾ ਸੀ, ਸ਼ਕਤੀ ਵੀ ਤਕੜੀ ਸੀ ਇਹਦੇ ਕੋਲ। ਇਹ ਤਰਕ ਜੀ ਕਹਿਣ ਕਰਕੇ ਕਹਿਣ ਲੱਗਿਆ ਵੀ ਠੀਕ ਹੈ, ਤਾਇਆ ਹੋਵੇ ਉਹਨੂੰ ਪਾਣੀ ਦੇਣਾ ਯੋਗ ਹੁੰਦਾ ਹੈ, ਪਰ ਤੂੰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਮਹਾਨ ਤਪਾ ਹੈ, ਪੀਰਾਂ ਦਾ ਪੀਰ ਹੈ, ਤੂੰ ਏਡਾ ਵੱਡਾ ਉਹਨਾਂ ਦਾ ਕੀਰਤਨੀਆ ਹੋਵੇ ਅਤੇ ਪਾਣੀ ਤੋਂ ਬਗੈਰ ਫਿਰੇ, ਉਹਨਾਂ ਤੋਂ ਹੀ ਪਾਣੀ ਪੀ ਉਹ ਹੀ ਦੇਣਗੇ। ਵਾਪਸ ਮੁੜਿਆ ਹੈ, ਦੁਬਾਰਾ ਕਹਿੰਦੇ ਚਲੋ ਬਈ ਇਹ ਜਿਹੜਾ ਕੋਈ ਸਾਧਨਾ ਕੀਤੀ ਹੁੰਦੀ ਹੈ, ਕੋਈ ਸ਼ਕਤੀ ਆ ਜਾਏ ਅਤੇ ਮਾਣ ਹੰਕਾਰ ਜਿਹਾ ਹੋ ਹੀ ਆਉਂਦਾ ਹੈ, ਅਤੇ ਬੇਨਤੀ ਕਰਕੇ ਛਕਿਆ। ਦੂਜੀ ਵਾਰ ਗਿਆ, ਬੇਨਤੀ ਕੀਤੀ, ਫਿਰ ਵੀ ਉਹਨੇ ਕਹਿ ਦਿੱਤਾ ਵੀ ਨਹੀਂ, ਤੈਨੂੰ ਨਹੀਂ ਕਿਸੇ ਸਮੇਂ ਪਾਣੀ ਦੇਵਾਂਗਾ, ਉਹਨਾਂ ਤੋਂ ਹੀ ਲੈ ਜਿਨ੍ਹਾਂ ਨੂੰ ਮਹਾਨ ਤੋਂ ਮਹਾਨ ਕਹਿਣਾ ਹੈ। ਮਰਦਾਨਾ ਵਿਚਾਰਾ ਫਿਰ ਵਾਪਸ ਆਇਆ ਹੈ, ਜਿਵੇਂ ਉਹਨੇ ਕਿਹਾ ਸੀ ਉਵੇਂ ਕਹਿ ਦਿੱਤਾ ਹੈ। ਮਹਾਰਾਜ ਥੋੜ੍ਹਾ ਜਿਹਾ ਹੱਸੇ ਹੈ। ਉਸ ਵੇਲੇ ਆਪ ਜੀ ਹੱਥ ਵਿੱਚ ਸੁੱਤਾ ਜਿਹਾ ਹੈ ਸੀ, ਉਹ ਲੈ ਕੇ ਉੱਠੇ, ਪਹਾੜ ਦੀਆਂ ਜੜ੍ਹਾਂ ਵਿੱਚ ਮੁੜ ਜੇ ਮਾਰਤਾ, ਉੱਥੋਂ ਹੀ ਚਸ਼ਮਾ ਚੱਲ ਪਿਆ। ਜਦੋਂ ਇੱਧਰ ਹਸਨ ਉਦਾਲ ਬਲੀ ਕੰਧਾਰੀ ਨੇ ਦੇਖਿਆ ਵੀ ਪਾਣੀ ਤਾਂ ਸੁੱਕ ਚੱਲਿਆ ਹੈ, ਅਤੇ ਸ਼ਕਤੀ ਨਾਲ ਤੱਕਿਆ ਵੀ ਕੀ ਗੱਲ ਹੈ, ਜਾਣ ਲਿਆ ਵੀ ਉਹ ਜਿਨ੍ਹਾਂ ਨੂੰ ਮੈਂ ਮਾੜਾ ਕਿਹਾ ਹੈ ਅਤੇ ਆਪਣੇ ਆਪ ਨੂੰ ਮਹਾਨ ਜਿਨਾਇਆ ਹੈ, ਉਹਨਾਂ ਨੇ ਕੋਈ ਐਸਾ ਕਰਿਆ ਹੈ। ਪਰ ਪਾਣੀ ਰੋਕਣ ਵਾਸਤੇ ਆਪਣੀ ਤਾਕਤ ਨਾਲ ਇੱਕ ਬੜੀ ਤਕੜੀ ਪਹਾੜੀ ਜੀ ਨੇ ਉਦੋਂ ਚਲਾਈ ਹੈ। ਇਸ ਤਰ੍ਹਾਂ ਕਹਿੰਦੇ ਹੋਰ ਪਹਾੜ ਪੂੜ ਪੱਥਰ ਜੇ ਦਰਖਤ ਜੇ ਭੰਨਦੀ ਉਹ ਤੁਰੀ ਆਉਂਦੀ ਹੈ। ਜੇ ਮਹਾਰਾਜ ਨੇ ਵੀ ਦੇਖਿਆ ਵੀ ਇਸ ਇਹ ਆ ਰਹੀ ਹੈ, ਅਤੇ ਆਪ ਜੀ ਨੇ ਸਹਿਜੇ ਆਪਣਾ ਹੱਥ ਦਾ ਪੰਜਾ ਜਿਹਾ ਅੱਗੇ ਨੂੰ ਕਰ ਦਿੱਤਾ ਹੈ, ਅਤੇ ਸ਼ਕਤੀ ਨਾਲ ਫਿਰ ਉਹ ਅੱਗੇ ਧੱਕ ਰਿਹਾ ਹੈ। ਉਹ ਕਹਿੰਦੇ ਪੰਜਾ ਆਪ ਜੀ ਦਾ ਪਹਾੜੀ ਦੇ ਵਿੱਚ ਹੀ ਖੁੱਭ ਗਿਆ ਤਕੜਾ, ਉਹ ਚਿੰਨ੍ਹ ਜਿਹਾ ਹੁਣ ਵੀ ਦਰਸ਼ਨ ਦੇ ਰਿਹਾ ਪੰਜੇ ਦਾ। ਉਸ ਤੋਂ ਬਾਅਦ ਵੇਖਿਆ ਇਸਨੇ ਵੀ ਮੇਰੀ ਜਿਹੜੀ ਤਾਕਤ ਹੈ ਇਹ ਗੁਰੂ ਨਾਨਕ ਤਪੇ ਅੱਗੇ ਬਹੁਤ ਕੁਛ ਜੀ ਹੈ, ਉਹ ਮਹਾਨ ਹੈ, ਆ ਕੇ ਚਰਨੀ ਪੈ ਗਿਆ, ਭੁੱਲ ਗਲਤੀ ਮਾਫ਼ ਕਰਵਾਈ ਹੈ, ਮਹਾਰਾਜ ਦਾ ਸਿੱਖ ਸਜ ਗਿਆ ਹੈ। ਇਸ ਤਰ੍ਹਾਂ ਨਿਮਰਤਾ ਗਰੀਬੀ ਵਿੱਚ ਆ ਭਾਵ ਭਗਤੀ ਕਰਨ ਲੱਗ ਪਿਆ ਹੈ, ਹੰਕਾਰ ਛੱਡ ਗਿਆ ਹੈ। ਇਸ ਤਰ੍ਹਾਂ ਉਹ ਜਿਹੜਾ ਚਿੰਨ੍ਹ ਹੈ ਹੁਣ ਵੀ ਉਸੇ ਤਰ੍ਹਾਂ ਦਰਸ਼ਨ ਦੇ ਰਿਹਾ ਜਿਹੜਾ ਮਹਾਰਾਜ ਨੇ ਸੁੱਟਾ ਜਿਹਾ ਮਾਰ ਕੇ ਉੱਥੋਂ ਚਸ਼ਮਾ ਕੱਢਿਆ, ਉਹ ਉਸੇ ਤਰ੍ਹਾਂ ਚੱਲ ਰਿਹਾ ਹੈ, ਸਵੱਛ ਨਿਰਮਲ ਜਲ ਹੈ। ਜਿਹੜੇ ਕੋਈ ਯਾਤਰਾ ਕਰਨ ਜਾਂਦੇ ਦਰਸ਼ਨ ਕਰਦੇ ਸਾਰੇ ਆਸਥਾਨਾਂ ਨਾਲੋਂ ਜ਼ਿਆਦਾ ਪੰਜਾ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਸਵੱਛ ਹੈ, ਸੋਹਣੀ ਹੈ, ਸੁੰਦਰ ਹੈ। ਜਾਂ ਰੋੜੀ ਸਾਹਿਬ ਜਿਹੜਾ ਗੁਰਦੁਆਰਾ ਬਾਹਰ ਬਾਹਰ ਜਿੱਥੇ ਮਹਾਰਾਜ ਨੇ ਭਾਰੀ ਕਰੀ ਤਪੱਸਿਆ, ਬੜੇ ਬਾਗ ਹਲਸਾ ਬਣਿਆਈ, ਬਾਗ ਬਗੀਚਾ ਜਿਹਾ ਲੱਗਿਆ, ਉਹ ਬੜਾ ਸੁੰਦਰ ਸਥਾਨ, ਰੋੜੀ ਬਹੁਤ ਬੜੀ ਹੈ, ਭਾਵੇਂ ਉਹਦੀ ਤਿਆਰੀ ਨਹੀਂ ਅਜੇ ਹੋਈ, ਤਿਆਰੀ ਤੋਂ ਬਗੈਰ ਹੀ ਉਹਦੀ ਜਿਹੜੀ ਬਣਤਨ ਜੀ ਹੈ ਉਹ ਬੜੀ ਕਮਾਲ ਦੀ ਹੈ। ਇਸ ਤਰ੍ਹਾਂ ਇਹ ਜਿਹੜਾ ਇਹ ਸਥਾਨ ਹੈ ਸਵਾਏ ਮਾਨ ਇੱਥੋਂ ਫਿਰ ਮਹਾਰਾਜ ਕਾਬਲ ਵਿੱਚ ਚਲੇ ਗਏ, ਮਸੀਤ ਵਿੱਚ ਜਾ ਬੈਠੇ। ਮੁੱਲਾ ਆਇਆ ਮਹਾਰਾਜ ਦਾ ਉੱਪਰਲਾ ਲਿਬਾਸ ਜਿਹਾ ਦੇਖ ਕੇ ਕਹਿਣ ਲੱਗਿਆ, ਤੁਸੀਂ ਹਿੰਦੂਆਂ ਵਰਗੇ ਲੱਗਦੇ ਹੋ, ਇਹ ਤਾਂ ਮੁਸਲਮਾਨਾਂ ਦੀ ਜਗ੍ਹਾ, ਇੱਥੇ ਨਾ ਬੈਠੋ। ਮਹਾਰਾਜ ਕਹਿੰਦੇ ਵੀ ਇੱਕ ਰਾਤ ਕੱਟਣੀ ਹੈ, ਸਵੇਰੇ ਚਲੇ ਜਾਣਾ ਹੈ। ਕਹਿਣ ਲੱਗਿਆ ਇੱਕ ਰਾਤ ਕੀ, ਨਹੀਂ ਹੁਣੇ ਚੱਲੋ, ਮੈਂ ਤਾਂ ਤੁਹਾਨੂੰ ਜਵਾਨੀ ਕਹਿਣਾ ਹੈ, ਹੋਰ ਕੋਈ ਆਇਆ ਬਾਹਾਂ ਫੜ ਕੇ ਉਠਾ ਦੇਗਾ। ਮਹਾਰਾਜ ਕਹਿੰਦੇ ਵੀ ਸਾਡੇ ਤਾਂ ਚਲਦਿਆਂ ਚਲਦਿਆਂ ਚਰਨ ਥੱਕ ਗਏ, ਅਸੀਂ ਤਾਂ ਇੱਧਰ ਉੱਧਰ ਹੋ ਨਹੀਂ ਸਕਦੇ, ਜਾ ਨਹੀਂ ਸਕਦੇ, ਇੱਥੇ ਹੀ ਰਹਾਂਗੇ। ਇਹ ਕਹਿਣ ਲੱਗਾ ਜੀ ਜਾਓ, ਨਹੀਂ ਤਾਂ ਫਿਰ ਅਸੀਂ ਉਠਾ ਦਿਆਂਗੇ। ਮਹਾਰਾਜ ਕਹਿੰਦੇ ਵੀ ਆ ਮਸੀਰ ਜੀ ਆਪਣੀ ਫਿਰ ਸੰਭਾਲ ਕੇ ਰੱਖੀ, ਕਿਤੇ ਇਹ ਨਾ ਸਾਡੇ ਨਾਲ ਹੀ ਚੱਲ ਪਵੇ। ਕਹਿੰਦਾ ਕਿੱਧਰ ਜਾਂਦੀ ਹੈ ਉਸ ਵੇਲੇ? ਫਿਰ ਬਸ ਮਹਾਰਾਜ ਜਿਵੇਂ ਘੋੜੀ 'ਤੇ ਕੋਈ ਸਵਾਰੀ ਜੀ ਕਰ ਲੈਂਦਾ, ਚੜ ਗਏ ਰਸਤੇ 'ਤੇ ਭਜਾਤੀ, ਇਰਦ ਗਿਰਦ ਕਾਬਲ ਸ਼ਹਿਰ ਦੇ ਗੇੜੇ ਜੇ ਕੱਢੇ ਵੀ, ਕਿਸੇ ਨੇ ਜਾ ਕੇ ਉੱਥੋਂ ਦੇ ਕਾਜ਼ੀ ਨੂੰ ਦੱਸਿਆ ਵੀ ਅਹਿਮ ਕੋਈ ਫਕੀਰ ਆਏ ਆ, ਉਹਨਾਂ ਨੇ ਐਂ ਕਰਤਾ ਹੈ, ਮਸੀਤ ਹੀ ਨਹੀਂ ਖੜਦੀ, ਉਹ ਭਜਾ ਆਇਆ ਹੈ, ਦੇਖ ਦੂਖ ਕੇ ਫਿਰ ਲੱਗਿਆ ਖੁਦਾ ਦੇ ਵਾਸਤੇ ਪਾਉਣ, ਮਹਾਰਾਜ ਖੜੋ, ਦਰਸ਼ਨ ਦਿਓ, ਨਿਹਾਲ ਕਰੋ। ਇਸ ਤਰ੍ਹਾਂ ਮਹਾਰਾਜ ਜੀ ਨੂੰ ਕੌਤਕ ਜਿਹਾ ਕਰਕੇ ਅਤੇ ਉਹਨਾਂ ਨੂੰ ਅਸਲੀ ਭਾਵ ਭਗਤੀ ਦੇ ਰਸਤੇ ਪਾਇਆ ਹੈ। ਇਸ ਤਰ੍ਹਾਂ ਕਾਬਲ ਵਾਸੀਆਂ ਨੂੰ ਆਪ ਜੀ ਨੇ ਨਿਹਾਲ ਕਰ ਦਿੱਤਾ। ਉਹ ਜਿਹੜੇ ਕੋਈ ਸਾਧ ਚਿੰਨ੍ਹ ਹੈ ਉਹ ਉੱਥੇ ਸਵਾਏ ਮਾਨ ਇੱਥੇ ਕਾਬਲ ਵਿੱਚ ਭਾਈ ਗੁਰਦਾਸ ਜੀ ਵੀ ਘੋੜੇ ਖਰੀਦਣ ਗਿਆ ਸੀ, ਦੱਸਦੇ ਹੋ ਵੀ ਇਸ ਸਥਾਨ ਸਵਾਏ ਮਾਨ ਹੈ, ਚਿੰਨ੍ਹ ਕਾਇਮ ਹੈ ਜਿਉਂਦੇ ਤਿਉਂ। ਸੋ ਰਹੋ ਵਿਚਾਰ, ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਕਾਬਲ ਤੋਂ, ਜਿਵੇਂ ਆ ਜਿਹੜੇ ਕੋਈ ਠੱਗ ਲੋਕ ਹੈ, ਠੱਗਾਂ ਦਾ ਪਿੰਡ ਹੀ ਉੱਥੇ ਹੀ ਜਾ ਰਹੇ ਨੇ, ਅਤੇ ਇੱਕ ਜਿਹੜਾ ਖੇਤ ਦੀ ਰੱਖਿਆ ਕਰ ਰਿਹਾ ਬੱਚਾ ਉਹਨੂੰ ਪਾਤਸ਼ਾਹੀ ਬਖਸ਼ ਰਿਹਾ ਮਹਾਰਾਜ 16 ਹੀ ਚੱਪ ਚੁੱਪ ਕੇ, ਜਿਵੇਂ ਬਖਸ਼ਾਂ ਦੇ ਘਰ ਬਖਸ਼ਾਂ ਕਰ ਰਹੇ ਹੈ। ਪ੍ਰਸੰਗ ਆ ਰਿਹਾ, ਆਪਾਂ ਸੁਣੀਏ ਮਨ ਲਾ ਕੇ। ਸ੍ਰੀ ਸਤਿਗੁਰ ਕੇ ਸ਼ਬਦ ਮਹਿ। ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਸ੍ਰੀ ਸੋਭਾ ਵਾਲੇ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ, ਉਹਨਾਂ ਦੇ ਸੋਹਣੇ ਜਿਹੜੇ ਬਾਣੀ ਦੇ ਸ਼ਬਦ ਹਨ, ਰਚੇ ਜੇ ਸਿੱਖ ਸੁਖ ਸੰਗ। ਸਿੱਖ ਕਹਿੰਦੇ ਬੜੇ ਸੁਖ ਨਾਲ ਰਚੇ ਰਹਿੰਦੇ, ਗੁਰਬਾਣੀ ਦੇ ਸ਼ਬਦ ਬੜੇ ਸੁਖ ਆਰਾਮ ਨਾਲ ਪੜ੍ਹਦੇ। ਇੱਕ ਤਾਂ ਬੱਧਾ ਚਿੱਟੀ ਭਰੇ ਹੁੰਦੇ ਹਨ ਵੀ ਪੜ੍ਹਨਾ ਹੀ ਪੜ੍ਹਨਾ ਹੈ, ਚਲੋ 2 ਘੰਟੇ ਲਾਉਣੇ ਹੀ ਹੈ, ਫਸਿਆਂ ਫਸਿਆਂ ਜਾਂ ਲਾਉਂਦੇ ਹੈ, ਜੇ 5-7 ਮਿੰਟ ਕੁ ਉੱਤੇ ਲੱਗ ਜਾਏ ਤਾਂ ਫਿਰ ਕੜਦੇ ਤੂੰ ਆਇਆ ਨਹੀਂ ਹੋਏ। ਇੱਕ ਹੁੰਦਾ ਵੀ ਸੁੱਖ ਨਾਲ ਰਚੇ ਰਹਿਣਾ ਵੀ, ਚਲੋ ਜਿੰਨੀ ਵੱਧ ਲਾਉਣੀ ਜਾਂ ਨਹੀਂ ਪੜ੍ਹੀ ਜਾਏ, ਇੱਕ ਹੈ ਵੀ ਓਨਾ ਹੀ ਮਿਣਵਾ ਹੁੰਦਾ। ਇਸ ਕਰਕੇ ਕਵੀ ਜੀ ਕਹਿੰਦੇ ਵੀ ਜਿਹੜੇ ਸਤਿਗੁਰੂ ਕੇ ਸ਼ਬਦਾਂ ਵਿੱਚ ਸੁੱਖ ਨਾਲ ਰਚੇ ਰਹਿੰਦੇ, ਸੁੱਖ ਆਰਾਮ ਨਾਲ ਪੜ੍ਹੀ ਜਾਂਦੇ ਹਨ ਬਾਣੀ ਨੂੰ। ਤਿੰਨ ਚਰਨਨ ਪਾਰ ਬੰਦਨਾ, ਬਿਰਲੇ ਸਿੱਖ ਹੈ ਵੀ ਜਿਹੜੇ ਸੁੱਖ ਨਾਲ ਬਾਣੀ ਵਿੱਚ ਲੱਗੇ ਰਹਿਣ, ਬਾਣੀ ਪੜ੍ਹੀ ਜਾਣ। ਉਹਨਾਂ ਦੇ ਚਰਨਾਂ ਨੂੰ ਮੈਂ ਕਵੀ ਮੱਥਾ ਟੇਕਦਾ, ਕਰੋ ਸਦਾ ਸੋ ਉਮੰਗ। ਇਸ ਕਰਕੇ ਕਹਿੰਦੇ ਬੜੇ ਉਰਸ਼ਾਹ ਨਾਲ ਚਾਹ ਨਾਲ ਉਹਨਾਂ ਨੂੰ ਮੱਥਾ ਟੇਕਦਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਗੁਣ ਭਵਨ। ਭਾਈ ਬਾਲਾ ਜੀ ਕਹਿੰਦੇ ਹੇ ਗੁਣਾਂ ਦੇ ਘਰ, ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਆਪ ਸਰਵਣ ਕਰੀਏ। ਆ ਗਏ ਯਕੀਨ ਗੁਰੂ ਪੁੰਨ ਗਵਨ। ਕਾਬਲ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਪੁਨਃ ਅੱਗੇ ਨੂੰ ਚਲਣਾ ਕੀਤਾ। ਜਾਤ ਪੰਥ ਮਹਿ ਖੇਤ ਨਿਹਾਰਾ। ਜਾਂਦਿਆਂ ਜਾਂਦਿਆਂ ਰਸਤੇ ਵਿੱਚ ਆਪ ਜੀ ਨੇ ਕਹਿੰਦੇ ਖੇਤ ਦਿਖਿਆ ਹੈ, ਪਾਕੇ ਚਨੇ ਖਰੇ ਇੱਕ ਸਾਰਾ। ਜਿਹੜੇ ਉਹ ਖੇਤ ਵਿੱਚ ਚਨੇ ਜੇ ਹੈ, ਛੋਲੇ ਜੇ ਹੈ, ਕਹਿੰਦੇ ਇੱਕ ਸਾਰ ਇੱਕੋ ਜਿਹੇ ਖੜੋਤੇ ਹੈ। ਭਾਵ ਜਿਹੜੇ ਛੋਲੇ ਉਹ ਪੱਕੇ ਆ, ਡੱਡਿਆਂ 'ਤੇ ਆਏ ਜੇ ਹੋਏ ਆ, ਜਿਵੇਂ ਹੋਲਾਂ ਜੀਆਂ ਬਣਾਉਣ ਵਾਲੇ ਹੁੰਦੀਆਂ ਨੇ ਛੋਲੇ, ਇਹੋ ਜਿਹੇ ਅੱਧ ਪੱਕੇ ਜੇ ਹਨ। ਭਿਖ ਮਰ ਦਾਨੇ ਹਿਰਦੈ ਲੁਭਾਇਆ। ਉਹ ਛੋਲਿਆਂ ਦਾ ਖੇਤ ਦੇਖ ਦੂ ਕੇ ਨਾ, ਮਰਦਾਨੇ ਦਾ ਦੇਖ ਕੇ ਮਨ ਜਾ ਕਹਿੰਦੇ ਭਰਮ ਗਿਆ, ਪਰਚ ਗਿਆ। ਸ੍ਰੀ ਨਾਨਕ ਸੰਗ ਬੈਨ ਵਲਾਇਆ। ਰਹਿ ਨਹੀਂ ਸਕਿਆ, ਗੁਰੂ ਨਾਨਕ ਸਾਹਿਬ ਜੀ ਦੇ ਸਾਥ ਬਚਨ ਕਿਹਾ ਹੈ। ਖੇਤ ਚਨਨ ਕੋ ਬਹੁ ਫਲ ਲਾਗਿਓ। ਗੁਰੂ ਨਾਨਕ ਸਾਹਿਬ ਦੇਖੋ ਛਾਤੀ ਮਾਰ ਕੇ ਆ, ਜਿਹੜਾ ਛੋਲਿਆਂ ਦਾ ਖੇਤ ਨੂੰ ਕਿਵੇਂ ਫੜ ਲੱਗੇ, ਕਿਵੇਂ ਵਧੀਆ ਡੱਡੇ ਜੇ ਲੱਗੇ ਹੋਏ। ਹਿਤ ਚਾਬਨ ਮਮ ਮਨ ਅਨੁਰਾਗਿਓ। ਅੱਗ ਬਾਲ ਕੇ ਹੋਲਾਂ ਜੀਆਂ ਬਣਾ ਕੇ ਚੱਬਣ ਵਾਸਤੇ ਮੇਰਾ ਮਨ ਤਾਂ ਪ੍ਰੇਮੀ ਪਿਆਰਾ ਹੋ ਗਿਆ। ਆ ਇਸ ਦੇਹ ਸਬੂਤ ਉਖਾਰੋ। ਗੁਰੂ ਨਾਨਕ ਸਾਹਿਬ ਤੁਸੀਂ ਮੇਰੇ ਮਾਲਕ ਹੋ, ਮੈਨੂੰ ਆਗਿਆ ਦਿਓ, ਮੈਂ ਕੋਈ ਬੂਟੇ ਜੇ ਪੁੱਟ ਲਵਾਂ। ਇਹ ਠਾ ਅਗਨ ਜਗਾਏ ਸਵਾਰੋ। ਤੇ ਮਾਰਾ ਅੱਗ ਜੀ ਬਾਲ ਕੇ ਇਹਨਾਂ ਨੂੰ ਸਵਾਰ ਲਵਾਂ, ਇਹਨਾਂ ਨੂੰ ਭੁੰਨ ਲਵਾਂ, ਹੋਲਾਂ ਬਣਾ ਲਵਾਂ। ਸੁਣ ਬਿਗਸੇ ਬੇਦੀ ਕੁਲ ਦੀਪਾ। ਨੇ ਤੋ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਸਤਿਗੁਰੂ ਥੋੜਾ ਥੋੜਾ ਹੱਸੇ ਹਨ। ਬੈਠ ਗਏ ਤੇਹ ਖੇਤ ਸਮੀਪਾ। ਮਹਾਰਾਜ ਸੁਣ ਕੇ ਮਰਦਾਨੇ ਤੋਂ ਕਿਧਰੇ ਨਹੀਂ ਗਏ, ਫਿਰ ਉਹ ਖੇਤ ਦੇ ਕੋਲ ਜੇ ਹੋ ਕੇ ਬੰਨੇ ਤੇ ਹੀ ਬੈਠ ਗਏ ਹਨ। ਤਹ ਇੱਕ ਬਾਲਕ ਥੋ ਰਖਵਾਰਾ। ਕਹਿੰਦੇ ਜ਼ਿਮੀਂਦਾਰ ਦਾ ਬੱਚਾ ਉਹ ਖੇਤ ਦੀ ਰੱਖਿਆ ਕਰਨ ਵਾਲਾ ਸੀ। ਸ੍ਰੀ ਗੁਰ ਕੋ ਤਿੰਨ ਦਰਸ ਨਿਹਾਰਾ। ਉਸ ਬਾਲਕ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ। ਹਿਰਦਾ ਨਿਰਮਲ ਭਇਓ ਵਿਸਾਲਾ। ਮਹਾਰਾਜ ਦੇ ਦਰਸ਼ਨ ਕਰਕੇ ਬੱਚੇ ਦਾ ਮਨ ਬਹੁਤ ਹੀ ਮਨ ਜਿਹੜਾ ਹੈ ਹਿਰਦਾ ਉੱਜਲ ਹੋ ਗਿਆ, ਸ਼ੁੱਧ ਹੋ ਗਿਆ। ਉਸ ਕਾਰਜ ਕੀਨੋ ਤੇਹ ਕਾਲਾ। ਉਸ ਵੇਲੇ ਉਹ ਬੱਚੇ ਨੇ ਇਸ ਤਰ੍ਹਾਂ ਦਾ ਕੰਮ ਕੀਤਾ, ਆਪਣੇ ਘਰ ਸੋ ਬੂਟ ਉਖਾਰੇ। ਉਹ ਬੱਚੇ ਨੇ ਆਪਣੇ ਹੱਥਾਂ ਨਾਲ ਹੀ ਉਹ ਛੋਲਿਆਂ ਦੇ ਕੁਝ ਬੂਟੇ ਜੇ ਪੁੱਟਣਾ ਕੀਤੇ। ਭਾਵਕ ਬਾਰੀ ਖਰੇ ਸਵਾਰੇ। ਆਪ ਹੀ ਅੱਗ ਬਾਲ ਲਈ ਹੈ ਤੇ ਉਹਦੇ ਤੇ ਰੱਖ ਕੇ ਚੰਗੀ ਤਰ੍ਹਾਂ ਸਵਾਰੇ, ਚੰਗੀ ਤਰ੍ਹਾਂ ਉਹ ਭੁੰਨੇ ਹਨ। ਸ੍ਰੀ ਗੁਰ ਆਗੇ ਧਰੇ ਸੋ ਜਾਈ। ਇਸ ਤਰ੍ਹਾਂ ਕਹਿੰਦੇ ਹੋਲਾ ਬਣਾ ਕੇ ਗੁਰੂ ਮਹਾਰਾਜ ਦੇ ਅੱਗੇ ਜਾ ਰੱਖੀ। ਬੈਠਿਓ ਨਿਕਟ ਆਪ ਹਿਤ ਲਾਈ। ਆ ਬੜਾ ਪ੍ਰੇਮ ਪਿਆਰ ਲਾ ਕੇ ਸਤਿਗੁਰੂ ਦੇ ਕੋਲ ਜਾ ਬੈਠਾ ਹੱਥ ਜੋੜ ਕੇ। ਸ੍ਰੀ ਪ੍ਰਭ ਕਹੈ ਲੇਹ ਮਰਦਾਨੇ। ਗੁਰੂ ਮਹਾਰਾਜ ਉਹ ਹੋਲਾ ਜੀਆਂ ਪਈਆਂ ਦੇਖ ਕੇ ਮਰਦਾਨੇ ਨੂੰ ਕਹਿਣ ਲੱਗੇ ਵੀ ਲੈ ਲੈ। ਚਹਿਤ ਜੇ ਹਿਰਦੇ ਕਰ ਹੋਸੇ ਖਾਨੇ। ਹਿਰਦੇ ਵਿੱਚ ਹੋਲਾ ਜੀਆਂ ਚੱਬਣਾ ਚਾਹੁੰਦਾ ਸੀ, ਲੈਂਦੀਆਂ ਬੱਚੇ ਨੇ ਲੈ ਵੀ ਸ਼ਗਲਾ ਲਾ ਲਾ ਗੱਫੇ। ਆਇਸ ਮਾਨੀ ਕੀਨ ਚਬੀਣਾ। ਮਹਾਰਾਜ ਦੀ ਆਗਿਆ ਮਰਦਾਨੇ ਨੇ ਮੰਗ ਲਈ ਹੈ ਤੇ ਹੋਲਾ ਜੀਆਂ ਚੱਬਣੀਆਂ ਸ਼ੁਰੂ ਕਰ ਦੀਆਂ। ਸਰਬ ਨਿਬੇਰ ਸਵਾਦ ਬਹੁ ਲੀਨਾ। ਜਿੰਨੀਆਂ ਹੋਲਾ ਅਸੀਂ ਇਕੱਲੇ ਮਰਦਾਨੇ ਨੇ ਨਿਬੇੜਦੀਆਂ, ਨਾ ਬਾਲਾ ਨਾ ਮਹਾਰਾਜ ਲਈ ਸ਼ਕਸ਼ਕ ਹੈ ਤੇ ਬੜਾ ਸਵਾਦ ਲਿਆ। ਕੁਨ ਬਾਲਕ ਕੇ ਅਸ ਉਰ ਆਈ। ਫਿਰ ਉਹ ਬੱਚੇ ਨੂੰ ਦੇਖ ਕੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਜੀ ਹੋਏ ਆਈ। ਕਛ ਭੋਜਨ ਆਨਾ ਘਰ ਜਾਈ। ਮੈਂ ਘਰ ਦੇ ਵਿੱਚ ਜਾਵਾਂ, ਮਾਂ ਪਿਓ ਦੇ ਕੋਲੋਂ ਭੋਜਨ ਬਣਾ ਕੇ ਇਹਨਾਂ ਦੇ ਛਕਣ ਵਾਸਤੇ ਲੈ ਆਵਾਂ। ਤੱਕ ਲਈ ਖਾ ਗਿਆ, ਦੋ ਰਹਿ ਗਏ ਭੁੱਖੇ। ਦੇਵਾਹ ਸੰਤਨ ਅਹੈ ਸ਼ੁਦਾ ਤੁਰ। ਜਿਹੜੇ ਵੀ ਦੋ ਸਾਧੂ ਭੁੱਖ ਨਾਲ ਵਿਆਕਲ ਹੈ, ਇਹਨਾਂ ਨੂੰ ਮੈਂ ਲਿਆ ਕੇ ਦੇਵਾਂ ਭੋਜਨ। ਘਰ ਵਿਚਾਰ ਤਬ ਚੱਲਣ ਲੱਗਾ ਘਰ। ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਜਿਸ ਵੇਲੇ ਉਹ ਬਾਲਕ ਘਰ ਵੱਲ ਨੂੰ ਚੱਲਣ ਲੱਗਿਆ ਹੈ। ਪੂਜਨ ਕੀਨ ਪ੍ਰਭੂ ਨੈ ਤਬ ਹੀ। ਗੁਰੂ ਮਹਾਰਾਜ ਨੇ ਉਸੇ ਵੇਲੇ ਹਾਕ ਜੀ ਮਾਰ ਕੇ ਬੱਚੇ ਨੂੰ ਨੂੰ ਪੁੱਛ ਲੈਣਾ ਕੀਤਾ। ਕਹਾ ਚੱਲਿਓ ਬਾਲਕ ਤੂੰ ਅਬ ਹੀ, ਵੀ ਬੱਚੇ ਤੂੰ ਬੈਠਾ ਬੈਠਾ ਹੁਣ ਕਰਕੇ ਕਿੱਧਰ ਨੂੰ ਚੱਲ ਪਿਆ ਟੁਰ ਪਿਆ। ਹੱਥ ਬੰਦ ਕਹਿ ਮੈਂ ਘਰ ਜਾਵੋ, ਹੱਥ ਜੋੜ ਕੇ ਕਹਿਣ ਲੱਗਿਆ ਮਾਰਾ ਮੈਂ ਹੁਣ ਘਰ ਵੱਲ ਨੂੰ ਜਾਂਦਾ। ਹਿਤ ਤੁਮਾਰੇ ਭੋਜਨ ਲਿਆਵੋ, ਹੁਣ ਸ਼ਾਮ ਪੈ ਰਹੀ ਹੈ ਤੁਹਾਡੇ ਵਾਸਤੇ, ਮੈਂ ਘਰੋਂ ਬਣਾ ਕੇ ਭੋਜਨ ਲਿਆਵਾਂਗਾ। ਆਪ ਸੰਤ ਸੁਖ ਦੇ ਹੁਕ ਨੇਰਾ, ਮਾਰਾ ਆਪ ਸਾਧੂ ਸੰਤ ਮੈਨੂੰ ਬੜਾ ਭਾਰੀ ਸੁਖ ਬਖਸ਼ੋਗੇ। ਪਾਵਹ ਬਦਨ ਭਲਾ ਹੋਏ ਮੇਰਾ, ਮਾਰਾ ਭੋਜਨ ਤੁਸੀਂ ਭੁੱਖ ਮੁੱਖ ਵਿੱਚ ਪਾਓਗੇ ਤੇ ਮੇਰਾ ਤਾਂ ਮਾਰਾ ਭਲਾ ਹੋ ਜਾਊਗਾ। ਤਿਹ ਕੇ ਉਰ ਕੋ ਭਾਉ ਲਖਾਨਾ, ਉਸ ਬੱਚੇ ਦਾ ਜਿਹੜਾ ਹਿਰਦੇ ਦਾ ਪ੍ਰੇਮ ਪਿਆਰ ਸਤਿਗੁਰੂ ਨੇ ਜਾਣਿਆ ਹੈ। ਕਿਰਪਾ ਧਾਰ ਗੁਰ ਬਚਨ ਬਖਾਨਾ, ਬਹੁਤੀ ਕਿਰਪਾ ਕਰਦਿਆਂ ਉਹ ਮੁੱਖੋਂ ਬਚਨ ਕੀਤਾ ਆਪ ਜੀ ਨੇ। ਸੱਥਰ ਤੇਰਾ ਲੇਫ ਨਿਹਾਲੀ, ਮਾਰਾ ਕਹਿੰਦੇ ਬੱਚੇ ਜਿਹੜਾ ਤੂੰ ਸਾਡੇ ਬੈਠਣ ਵਾਸਤੇ ਆ ਘਾਕੂ ਜਾ ਹੇਸ਼ਾਂ ਵਿਛਾਇਆ ਸੀ ਨਾ ਸੱਥਰ ਵਾਂ, ਇਹ ਤਾਂ ਤੇਰਾ ਜਿਹੜਾ ਘਾਹ ਦਾ ਵਿਛਾਇਆ ਸੱਥਰ ਜਾਏ, ਇਹ ਤਾਂ ਸਾਡੇ ਲਈ ਲੇਫ ਤੇ ਨਿਹਾਲੀ ਰਜਾਈ ਤਲਾਈ ਵਾਂਗ ਹੀ ਹੈ। ਭਾਉ ਤੇਰਾ ਪਕਵਾਨ, ਜਿਹੜਾ ਤੇਰਾ ਹਿਰਦੇ ਦਾ ਪ੍ਰੇਮ ਪਿਆਰ ਹੈ, ਪ੍ਰੇਮ ਪਿਆਰ ਵਾਸ ਨਾਲ ਤੂੰ ਹੋਲਾ ਲੈ, ਹੁਣ ਪ੍ਰੇਮ ਪਿਆਰ ਵਿੱਚ ਲੀਨ ਹੋਇਆ ਭੋਜਨ ਲਈ ਕਵਰ ਕਸਾ ਕਰ ਲਿਆ, ਇਹ ਤੇਰਾ ਪ੍ਰੇਮ ਪਿਆਰ ਸਾਡੇ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੈ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਹਨ। ਨਾਨਕ ਸਿਫਤੀ ਰੱਜੇ ਕਹਿੰਦੇ ਵੱਜੇ ਸਾਨੂੰ ਨੀ ਭੁੱਖ ਲਿਗਲੀ ਹੈ, ਅਸੀਂ ਤਾਂ ਪਰਮੇਸ਼ਰ ਦੀ ਸਿਫਤ ਕਰਕੇ ਰੱਜੇ ਪੁੱਜੇ ਹੋਏ। ਆਓ ਬਹੋ ਸੁਲਤਾਨ, ਤੂੰ ਵੀ ਬੱਚੇ ਪ੍ਰੇਮ ਪਿਆਰ ਰੱਖਣ ਵਾਲੇ ਆ ਪਾਤਸ਼ਾਹ ਬਣ ਕੇ ਬੈਠ ਜਾ। ਚੌਪਈ ਅਸ ਕਹਿ ਬਖਸ਼ੀ ਤਿੰਨ ਸੁਲਤਾਨੀ, ਇਸ ਤਰ੍ਹਾਂ ਦੇ ਬਰਰੂ ਬਚਨ ਕਹਿ ਕੇ ਗੁਰੂ ਮਹਾਰਾਜ ਨੇ ਉਹ ਬੱਚੇ ਨੂੰ ਪਾਤਸ਼ਾਹ ਹੀ ਬਖਸ਼ ਦਿੱਤੀ। ਆਗੈ ਗਮਨ ਕੀਨ ਗੁਣ ਖਾਨੀ, ਗੁਣਾਂ ਦੇ ਖਾਣ ਸਤਿਗੁਰੂ ਨੇ ਉਸ ਤੋਂ ਅੱਗੇ ਚੱਲਣਾ ਕੀਤਾ। ਬਾਲਕ ਰਹੇ ਉਹ ਖੇਤ ਢਿੱਗ ਬੈਸਾ, ਇੱਧਰ ਜਿਹੜਾ ਬੱਚਾ ਹੈ ਹੁਣ ਰਾਤ ਪੈ ਗਈ ਸੀ ਜਿਸ ਕਰਕੇ ਖੇਤ ਦੇ ਕੋਲ ਹੀ ਬੈਠਾ ਰਿਹਾ ਹੈ। ਤਾਹੇ ਬਿਰਤੰਤ ਹੋਤ ਭਾ ਐਸਾ, ਬਾਲਾ ਜੀ ਕਹਿੰਦੇ ਉਹ ਜਿਹੜਾ ਬੱਚੇ ਦਾ ਕਹਿੰਦੇ ਪ੍ਰਸੰਗ ਵੀ ਇਸ ਤਰ੍ਹਾਂ ਹੋਇਆ, ਉਹ ਵੀ ਸੁਣ ਲਓ। ਨਗਰ ਨਿਰਪਤ ਕੇ ਸੰਤਤ ਨਾਹੀ, ਜਿਹੜਾ ਇੱਥੋਂ ਦਾ ਰਾਜਾ ਸੀ ਉਸ ਰਾਜੇ ਦੇ ਘਰ ਦੇ ਵਿੱਚ ਕੋਈ ਬੱਚਾ ਹੈ ਨਹੀਂ ਸੀ। ਸੋ ਮਰ ਗਯੋ ਤਿਸੀ ਦਿਨ ਮਾਹੀ, ਰੱਬ ਦੀ ਨੇਰ ਕਹਿੰਦੇ ਉਸੇ ਦਿਨ ਉਹ ਰਾਜਾ ਕਹਿੰਦੇ ਚੜਾਈ ਕਰ ਗਿਆ, ਸ੍ਰੀ ਛੱਡ ਗਿਆ। ਬਿਨ ਰਿਪ ਸਰਬ ਦੇਸ਼ ਅਕੁਲਾਇਓ, ਰਾਜੇ ਤੋਂ ਬਗੈਰ ਸਾਰਾ ਜਿਹੜਾ ਇਲਾਕਾ ਹੈ ਕਹਿੰਦੇ ਵਿਆਕੁਲ ਹੋ ਗਿਆ, ਦੁਖੀ ਹੋ ਗਿਆ ਹੈ। ਹੋਏ ਏਕਠਾ ਮਤਾ ਪਕਾਇਓ, ਸਾਰੇ ਰਾਜਧਾਨੀ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਇਸ ਤਰ੍ਹਾਂ ਕਹਿੰਦੇ ਮਤਾ ਪਕਾਇਆ ਹੈ। ਮੰਤਰੀ ਸਭ ਸੋਂ ਗਿਰਾ ਉਚਾਰੀ, ਜਿਹੜੇ ਰਾਜੇ ਦੇ ਵਜ਼ੀਰ ਸੀ ਉਹਨਾਂ ਨੇ ਸਾਰਿਆਂ ਲੋਕਾਂ ਦੇ ਸਾਥਿਓਂ ਬਚਨ ਕਿਹਾ ਹੈ। ਜੇ ਹਮਲੇ ਹੈ ਨਰਕ ਅਧਿਕਾਰੀ, ਲੋਕੋ ਜੇ ਰਾਜੇ ਦੀ ਰਾਜਗੱਦੀ ਅਸੀਂ ਲੈਨੇ ਆ ਤਾਂ ਅਸੀਂ ਤਾਂ ਨਰਕਾਂ ਦੇ ਅਧਿਕਾਰੀ ਹੋਵਾਂਗੇ, ਅਸੀਂ ਤਾਂ ਨਰਕਾਂ ਵਿੱਚ ਜਾਵਾਂਗੇ। ਰਿਪਕੇ ਸੁਤਨਾ ਸਹੋਦਰ ਕੋ, ਜਾਣਦੇ ਹੋ ਵੀ ਰਾਜੇ ਦੇ ਘਰ ਦੇ ਕੋਈ ਪੁੱਤਰ ਨੀ ਨਾ ਉਹਦਾ ਕੋਈ ਭਰਾ ਹੀ ਹੈਗਾ ਹੈ। ਜਿਹ ਕੋ ਰਾਜ ਦੇ ਹਮ ਸੋ, ਜਿਹਨੂੰ ਵੀ ਆਪਾਂ ਬਾਅਦ ਵਿੱਚ ਹੁਣ ਰਾਜ ਭਾਗ ਦੇ ਦਿੰਦੇ। ਅਬ ਕਰ ਤਾਰ ਦੇ ਹੈ ਜਾਹੀ, ਵਜ਼ੀਰ ਕਹਿਣ ਲੱਗੇ ਵੀ ਹੁਣ ਤਾਂ ਜਿਹਨੂੰ ਪਰਮੇਸ਼ਰ ਆਪੇ ਰਾਜ ਭਾਗ ਦੇਵੇਗਾ। ਸਰਬ ਬਿਠਾ ਰਹ ਮਿਲ ਕਰ ਤਾਹੀ, ਆਪਾਂ ਸਾਰੇ ਰਲ ਮਿਲ ਕੇ ਵੀ ਉਹਨੂੰ ਬਿਠਾ ਦਿਓ ਰਾਜੇ ਦੀ ਗੱਦੀ ਤੇ ਤਖ਼ਤ ਤੇ। ਤ੍ਰੈਦਾਰ ਨਗਰ ਬੰਦ ਕਰਵਾਈਏ, ਲੋਕਾਂ ਨੂੰ ਕਿਹਾ ਵੀ ਆਪਾਂ ਰਾਤ ਨੂੰ ਆ ਜਿਹੜੇ ਸ਼ਹਿਰ ਦੇ ਤਿੰਨ ਦਰਵਾਜ਼ੇ ਇਹਨੂੰ ਤਾਂ ਚੰਗੀ ਤਰ੍ਹਾਂ ਬੰਦ ਕਰਦੇ ਹੋ। ਖੋਲ ਏਕਦਾਰ ਸਭ ਮਿਲ ਜਾਈਏ, ਜਬਸਾ ਦਰਵਾਜ਼ਾ ਜਿਹੜਾ ਹੈ ਨਾ ਕਹਿੰਦੇ ਸਵੇਰੇ ਉੱਠ ਕੇ ਖੋਲਣਾ ਕਰੀਏ, ਇਸ ਤਰ੍ਹਾਂ ਕਹਿੰਦੇ ਦਰਵਾਜ਼ੇ ਨੂੰ ਖੋਲ ਕੇ ਉੱਥੇ ਜਾ ਕੇ। ਭੋਰ ਭਈ ਸੋ ਮਿਲੈ ਅਗਾਰੀ, ਜਦੋਂ ਕੱਲ ਨੂੰ ਜਦੋਂ ਆਪਾਂ ਉਹ ਚੌਥਾ ਦਰਵਾਜ਼ਾ ਖੋਲਿਆ ਨਾ, ਜਿਹੜਾ ਸਭ ਤੋਂ ਪਹਿਲਾਂ ਆ ਕੇ ਆਪਾਂ ਨੂੰ ਬਾਹਰੋਂ ਮਿਲੇ, ਕਹਿੰਦੇ ਉਹ ਮਿਲ ਜੁਲ ਕੇ ਉਸ ਦੇ ਤਾਂ ਤੇਹ ਕੋ ਦੇਵੈ ਤਖਤ ਬਿਠਾਰੀ, ਇਹ ਪਰਮੇਸ਼ਰ ਨੇ ਸਾਡੇ ਵਾਸਤੇ ਪਾਤਸ਼ਾਹ ਭੇਜਿਆ, ਰਾਜਾ ਭੇਜਿਆ, ਜਿਹੜਾ ਸਭ ਤੋਂ ਪਹਿਲਾਂ ਦਰਵਾਜ਼ੇ ਖੋਲਦਿਆਂ ਸਾਰੇ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਹੋਵੇ। ਵੀ ਆਪਾਂ ਇਹ ਸਮਝਣਾ ਵੀ ਇਹ ਪਰਮੇਸ਼ਰ ਵੱਲੋਂ ਭੇਜਿਆ ਗਿਆ ਹੈ, ਉਹਨੂੰ ਆਪਾਂ ਰਲ ਮਿਲ ਕੇ ਰਾਜੇ ਦੇ ਤਖ਼ਤ ਉੱਪਰ ਬਿਠਾ ਦੇਵਾਂਗੇ। ਮਾਨੀ ਸਭ ਨੇ ਕਹਿ ਜਿਸ ਭਾਂਤੀ, ਜਿੰਨੇ ਰਾਜਧਾਨੀ ਦੇ ਲੋਕ ਸੀ ਸਾਰਿਆਂ ਨੇ ਵਜ਼ੀਰਾਂ ਦੀ ਗੱਲ ਮੰਨ ਲਈ ਵੀ ਠੀਕ ਐਵੇਂ ਹੀ ਹੈ, ਜਿਹਨੂੰ ਹੁਣ ਪਰਮੇਸ਼ਰ ਭੇਜੂਗਾ ਉਹਨੂੰ ਤਖ਼ਤ ਤੇ ਬਿਠਾਵਾਂਗੇ। ਰਹੇ ਖੇਤ ਪਰ ਬਾਲਿਕ ਰਾਤੀ, ਇਧਰ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰੇਮ ਪਿਆਰ ਨਾਲ ਸੇਵਾ ਕਰਨ ਵਾਲਾ ਹੈ ਤੇ ਮਰਦਾਨੇ ਨੂੰ ਹੋਲਾ ਛਕਾਉਣ ਵਾਲਾ ਹੈ, ਉਹ ਰਾਤ ਨੂੰ ਕਹਿੰਦੇ ਬੱਚਾ ਆਪਣੇ ਖੇਤ ਦੇ ਬੰਨੇ ਰਹਿ ਗਿਆ ਸੀ, ਭਈ ਭੋੜ ਘਰ ਆਵਣ ਲਾਗਾ, ਸਵੇਰ ਜੀ ਹੋਈ ਆ ਉਹ ਬੱਚਾ ਆਪਣੇ ਘਰ ਵੱਲ ਨੂੰ ਆਉਣ ਲੱਗਿਆ। ਸਭ ਹਿੰਨ ਮਿਲਤ ਭਇਓ ਵੱਡ ਭਾਗਾ, ਵੱਡੇ ਭਾਗਾਂ ਵਾਲਾ ਜਿਹੜਾ ਬੱਚਾ ਸੀ ਸਾਰਿਆਂ ਨੂੰ ਜਦੋਂ ਮਿਲਿਆ ਹੈ, ਲੈ ਤੇ ਕੋ ਇਸ਼ਨਾਨ ਕਰਾਇਓ, ਦਰਵਾਜੇ ਵਿੱਚ ਜੀ ਲੰਮਣ ਲੱਗਿਆ ਸਮਝ ਗਏ ਵੀ ਪਰਮੇਸ਼ਰ ਨੇ ਭੇਜਿਆ ਬੱਚੇ ਨੂੰ। ਕਹਿੰਦੇ ਸਾਰਿਆਂ ਨੇ ਮਿਲ ਮੁੜ ਕੇ ਉਹ ਬੱਚੇ ਨੂੰ ਚੰਗੀ ਤਰ੍ਹਾਂ ਪਹਿਲਾਂ ਇਸ਼ਨਾਨ ਕਰਾਇਆ ਹੈ, ਰਾਜ ਸਰਬ ਕੇ ਤਖ਼ਤ ਬਿਠਾਇਓ, ਜਿਹੜਾ ਰਾਜੇ ਦਾ ਰਾਜ ਭਾਗ ਦਾ ਤਖ਼ਤ ਸੀ ਉਹਦੇ ਤੇ ਮੱਥੇ ਤੇ ਟਿੱਕਾ ਜਿਹਾ ਲਾ ਕੇ ਬਿਠਾ ਦਿੱਤਾ ਹੈ। ਗੁਰ ਕੋ ਬਚਨ ਪਾਏ ਸੋ ਕਰ, ਗੁਰ ਕੋ ਬਚਨ ਪਾਏ ਸੋ ਬਾਲਿਕ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਪਾ ਕੇ ਉਹ ਜਿਹੜਾ ਬੱਚਾ ਹੈ ਸੀ ਪਾਤਸ਼ਾਹ ਹੋਇਓ ਤਤਕਾਲਿਕ, ਗੁਰੂ ਅੰਗਦ ਸਾਹਿਬ ਜੀ ਉਹ ਜਿਹੜਾ ਕਹਿੰਦੇ ਸਾਰੇ ਲੋਕਾਂ ਦਾ ਪਾਤਸ਼ਾਹ ਬਣ ਗਿਆ ਬੜੀ ਛੇਤੀ। ਇਸ ਪ੍ਰਕਾਰ ਪਾਤਾਹੇ ਪ੍ਰਸੰਗ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਉਹ ਬਾਲਕ ਦਾ ਪ੍ਰਸੰਗ ਹੋਇਆ। ਅਬ ਗੁਰ ਕਹੋ ਕਥਾ ਸੋ ਉਮੰਗਾ, ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਕੀ ਰਹਿੰਦੀ ਕਥਾ ਉਹ ਮੈਂ ਬੜੇ ਚਾਅ ਸ਼ਾਹ ਨਾਲ ਕਹਿਣਾ। ਮਗ ਮੈਂ ਗਮਨੇ ਜਾਹੇ ਅਗਾਰੀ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਸਤੇ ਵਿੱਚ ਅੱਗੇ ਤੋਂ ਅੱਗੇ ਚਲੀ ਜਾ ਰਹੇ, ਸਨਮੁਖ ਮਿਲਿਓ ਏਕ ਬੈਪਾਰੀ, ਬਾਲਾ ਜੀ ਕਹਿੰਦੇ ਜਾਂਦਿਆਂ ਜਾਂਦਿਆਂ ਹੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਕਹਿੰਦੇ ਵਪਾਰੀ ਮਿਲ ਪਿਆ, ਤੇ ਸੋ ਸ੍ਰੀ ਗੁਰ ਗਿਰਾ ਉਚਾਰੀ, ਵਪਾਰੀ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਬਚਨ ਕਿਹਾ ਹੈ, ਕਿਆ ਬਾਂਧਿਓ ਹੈ ਤੋਹੇ ਪਿਛਾਰੀ, ਕਹਿੰਦੇ ਵੀ ਕੀ ਆ ਤੂੰ ਬੰਨ ਕੇ ਆਪਣੇ ਪਿੱਠ ਦੇ ਪਿੱਛੇ ਜੀ ਆ ਮਗਰੀ ਜੀ ਮਾਰੀ ਹੋਈ ਹੈ। ਸੁਣ ਤੋ ਵਪਾਰੀ ਬਚਨ ਉਚਾਰਾ, ਮਹਾਰਾਜ ਤੋਂ ਸੁਣ ਕੇ ਉਹ ਵਪਾਰੀ ਨੇ ਉਹ ਬਚਨ ਕਿਹਾ ਸਤਿਗੁਰਾਂ ਨੂੰ, ਲੋਨ ਤੂਲ ਤੇਲੰ ਵਿਵਹਾਰਾ, ਮਹਾਰਾਜ ਲੂਣ ਹੈ ਤੇਲ ਹੈ ਰੂੰਜੀ ਹੈ ਇਹਦਾ ਮਾਰਾ ਮੇਰਾ ਵਿਵਹਾਰ ਜਾਏ ਵੇਚਦਾ ਰਹਿੰਦਾ ਤੁਰ ਫਿਰ ਕੇ, ਹੇਤ ਜੀਵ ਕਾ ਗ੍ਰਾਮਨ ਫਿਰ ਹੀ, ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਰੂੰ ਤੇਲ ਇਸ ਤਰ੍ਹਾਂ ਮਾਰਾ ਇਹ ਤਿੰਨ ਕੁ ਚੀਜ਼ਾਂ ਜੀਆਂ ਲੈ ਕੇ ਮੈਂ ਫਿਰਦਾ ਰਹਿਣਾ, ਕਰ ਕੇ ਬਣਜ ਲਾਭ ਅਨੁਸਾਰ ਹੀ, ਇਹਨਾਂ ਤਿੰਨਾਂ ਚੀਜ਼ਾਂ ਦਾ ਬਣਜਾ ਕਰਕੇ ਵੇਚ ਕੇ ਮੈਂ ਲਾਭ ਪ੍ਰਾਪਤ ਕਰ ਲੈਣਾ ਨਫ਼ਾ ਲੈ ਲੈਣਾ। ਤੇਹ ਗਤ ਦੇਣ ਗੁਰੂ ਤਬ ਬੋਲੇ, ਉਸ ਵਪਾਰੀ ਨੂੰ ਮੁਕਤੀ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ, ਹਮ ਹੈ ਦਿਖਾਵਾ ਗਠਰੀ ਖੋਲੇ, ਕਹਿੰਦੇ ਵੀ ਆ ਗੰਢ ਜੀ ਖੋਲ ਕੇ ਨਾ ਪੰਡਤੀ ਮਗਰੀ ਦੀ ਸਾਨੂੰ ਤਾਂ ਦਿਖਾ ਬਈ, ਸੁਣ ਕੰਧੇ ਤੇ ਤਾਹੇ ਉਤਾਰੀ, ਮਹਾਰਾਜ ਸੁਣ ਕੇ ਵਪਾਰੀ ਨੇ ਉਹ ਗੰਢੜੀ ਜੀ ਆਪਣੇ ਮੋਢੇ ਤੋਂ ਲਾ ਲਈ, ਖੋਲ ਗੰਠ ਧਰ ਦੀਨ ਅਗਾਰੀ, ਗੰਢ ਜੀ ਖੋਲ ਕੇ ਮਹਾਰਾਜ ਅੱਗੇ ਰੱਖਤਾ ਸਭ ਕੁਛ, ਤੋਲਨ ਹੇਤ ਜਪਾਹਨ ਪਾਏ, ਉਹ ਜਿਹੜਾ ਸੌਦਾ ਤੋਲਣ ਵਾਸਤੇ ਵੱਟੇ ਜੇ ਪੱਥਰ ਦੇ ਪਾਏ ਹੋਏ ਸੀ ਇਸ ਨੇ, ਸ੍ਰੀ ਪ੍ਰਭ ਨੇ ਸੋ ਹੱਥ ਵਿੱਚ ਆਏ। ਉਹਨਾਂ ਵਿੱਚੋਂ ਇੱਕ ਜਿਹੜਾ ਸਭ ਤੋਂ ਛੋਟਾ ਜਿਹਾ ਬੱਟਾ ਉਮਰਾਂ ਨੇ ਹੱਥਾਂ ਤੇ ਝੁੱਕ ਲਿਆ। ਪੂਜਨ ਕੇ ਹਿਤ ਗਿਰਾ ਉਚਾਰੀ। ਵਪਾਰੀ ਨੂੰ ਪੁੱਛਣ ਵਾਸਤੇ ਸਤਿਗੁਰਾਂ ਨੇ ਬਚਨ ਕਿਹਾ, ਇਨਕੋ ਨਾਉ ਬਤਾਓ ਵਪਾਰੀ। ਵੀ ਵਪਾਰੀ ਆ ਜਿਹੜੇ ਬੱਟੇ ਜੇ ਇਹਨਾਂ ਦੇ ਵੱਖਰੇ ਵੱਖਰੇ, ਤੂੰ ਨਾਮ ਦੱਸ ਸਾਨੂੰ। ਦੋਹਰਾ ਪੰਜ ਸੇਰ ਦੋ ਸੇਰ ਇੱਕ ਸੇਰ। ਕਹਿਣ ਲੱਗਾ ਮਾਰਾ ਪੰਜ ਸੇਰ ਦਾ ਬੱਟੀ ਨੂੰ ਪਸੇਰੀ ਕਹਿੰਦੇ, ਆ ਦੋ ਸੇਰ ਦਾ ਬੱਟਾ, ਆ ਇੱਕ ਸੇਰ ਦਾ ਸੇਰ ਇੱਕ ਇਹ ਆਹੇ। ਆ ਮਾਰਾ ਤੀਜਾ ਇੱਕ ਸੇਰ ਦਾ ਬੱਟਾ ਹੈ। ਪਾਉ ਇੱਕ ਕੋ ਨਾਉ ਹੈ। ਇੱਕ ਦਾ ਨਾਮ ਮਾਰਾ ਆ ਪਾਈਆ ਹੈ। ਜੋ ਤੁਮਰੇ ਕਰ ਮਾਹੇ। ਜਿਹੜਾ ਮਾਰਾ ਤੁਹਾਡੇ ਹੱਥਾਂ ਵਿੱਚ ਫੜਿਆ ਇਹ ਬੱਟੇ ਦਾ ਨਾਮ ਮਾਰਾ ਪਾਈਆ ਰੱਖਿਆ ਹੈ। ਚੌਪਈ ਸੁਨ ਗੁਰ ਕਹੈ ਧਨ ਇਹ ਪਾਉ। ਗੁਰੂ ਮਹਾਰਾਜ ਸੁਣ ਕੇ ਵਪਾਰੀ ਨੂੰ ਕਹਿਣ ਲੱਗੇ ਵੀ ਆ ਜਿਹੜਾ ਪਾਈਆ ਬੱਟਾ ਹੈ ਨਾ, ਇਹ ਵੀ ਧਨਤਾ ਯੋਗ ਹੈ। ਜਿਨ ਆਪਣੋ ਲਗ ਨਾਮ ਤਰਾਉ। ਇਸ ਬੱਟੇ ਨੇ ਆਪਣਾ ਸਾਰਿਆਂ ਤੋਂ ਕਹਿੰਦੇ ਛੋਟਾ ਜਾਂ ਨਿੱਕਾ ਜਾਂ ਨਾਂ ਰਖਾਇਆ ਹੋਇਆ। ਪੂਜਨ ਯੋਗ ਇਹੀ ਹਮ ਜਾਨਾ। ਅਸੀਂ ਤਾਂ ਵੀ ਇਹ ਜਿਹੜਾ ਛੋਟਾ ਹੈ ਨਾ ਨੀਵਾਂ ਹੈ, ਇਹਨੂੰ ਅਸੀਂ ਪੂਜਨ ਯੋਗ ਸਮਝੇ ਆ। ਸੁਣੋ ਕਾਨ ਦੇ ਕਰ ਮਰਦਾਨਾ। ਫਿਰ ਮਰਦਾਨੇ ਨੂੰ ਕਹਿਣ ਲੱਗੇ ਵੀ ਤੂੰ ਵੀ ਕੰਨ ਦੇ ਕੇ ਸਮਝ ਲੈ, ਜਿਹੜਾ ਛੋਟਾ ਹੁੰਦਾ ਉਹ ਪੂਜਨ ਯੋਗ ਹੁੰਦਾ। ਇਸ ਬਿਧ ਬਚਨ ਵਪਾਰੀ ਸੁਣੇ। ਇਸ ਤਰ੍ਹਾਂ ਦੇ ਜਿਹੜੇ ਬਚਨ ਮਹਾਰਾ ਮਰਦਾਨੇ ਨੂੰ ਕਹਿ ਰਹੇ ਸੀ ਉਹ ਵਪਾਰੀ ਨੇ ਜਦੋਂ ਸੁਣ ਲਏ, ਪੂਰਨ ਸੰਤ ਹਿਰਦੇ ਮਹਿ ਗੁਣੇ। ਦੇ ਵਿੱਚ ਵਿਚਾਰ ਲਿਆ ਵੀ ਜਿਹੜੇ ਸਾਧੂ ਹੋਏ ਤਾਂ ਪੂਰੇ ਹੈ। ਆਪਾ ਖੋਏ ਪਰਿਓ ਸ਼ਰਨਾਈ। ਜਿਹੜਾ ਛੋਟਾ ਬਣਦਾ ਨੀਵਾਂ ਬਣਦਾ ਉਹਦੇ ਤੇ ਬਖਸ਼ਿਸ਼ ਹੁੰਦੀ ਹੈ। ਵੀ ਇਸ ਕਰਕੇ ਮਹਾਰਾਜ ਨੇ ਕਿਹਾ ਤਾਨੇ ਪਾਈ ਹੈ ਜਿਹਨੇ ਛੋਟਾ ਖਾਇਆ। ਇਸ ਤਰ੍ਹਾਂ ਕਹਿੰਦੇ ਇਹ ਵੀ ਪਾਪਾ ਭਾਵ ਗਵਾ ਕੇ ਛੋਟਾ ਨੀਵਾਂ ਬਣ ਕੇ ਮਹਾਰਾਜ ਦੀ ਸ਼ਰਨ ਢਹਿ ਪਿਆ ਹੈ। ਵਿਸ਼ੈ ਬਾਸ਼ਨਾ ਸਰਬ ਗਵਾਈ। ਉਸ ਵੇਲੇ ਮਹਾਰਾਜ ਦੀ ਬਖਸ਼ਿਸ਼ ਹੋ ਗਈ, ਜਿੰਨੀਆਂ ਮਾੜੀਆਂ ਬਾਸ਼ਨਾ ਸੀ ਸਾਰੀਆਂ ਇਹਦੀਆਂ ਖਤਮ ਹੋ ਗਈਆਂ। ਧਰਿਓ ਚਰਨ ਪਾਰ ਸਿਰ ਹੋਇ ਦੀਨ। ਐਤ ਨਿਮਰਤਾ ਸਹਿਤ ਹੋ ਕੇ ਮਹਾਰਾਜ ਦੇ ਚਰਨਾਂ ਤੇ ਵਪਾਰੀ ਨੇ ਸੀਸ ਰੱਖਿਆ ਹੈ। ਪਰਿਓ ਰਹਿਓ ਨਾ ਉਠਾਵਨ ਕੀਨ। ਮਹਾਰਾਜ ਦੇ ਚਰਨਾਂ ਤੇ ਸੀਸ ਪਿਆਰਿਆ ਇਹਨੇ ਝੁਕਣਾ ਹੀ ਨੀ ਕੀਤਾ। ਦੇਖ ਦੀਨਤਾ ਤੇ ਜਗਨਾਥਾ। ਜਗਤ ਦੇ ਮਾਲਕ ਨੇ ਵਪਾਰੀ ਦੀ ਇਸ ਤਰ੍ਹਾਂ ਨਿਮਰਤਾ ਗਰੀਬੀ ਨੂੰ ਤੱਕ ਕੇ ਸਿਰ ਪਰ ਧਰਿਓ ਕਮਲ ਸਮ ਹੱਥ। ਕਮਲ ਵਰਗਾ ਮਿਹਰ ਭਰਿਆ ਹੱਥ ਹੈ ਇਹਦੇ ਮੱਥੇ ਉੱਪਰ ਸੀਸ ਉੱਪਰ ਆਪ ਜੀ ਨੇ ਰੱਖ ਦਿੱਤਾ। ਤੇ ਛਿੰਨ ਖੁੱਲ ਗਏ ਵਿਕਟ ਕਪਾਟਾ। ਉਸੇ ਵੇਲੇ ਵਪਾਰੀ ਦੇ ਜਿਹੜੇ ਸਖਤ ਦੇ ਆਸਾਂ ਦੇ ਸਾਦੇ ਤਖਤੇ ਜੇ ਹੈ ਉਹ ਖੁੱਲ ਗਏ ਹਨ। ਅਦਭੁਤ ਭਾਇਓ ਅਪਰ ਹੀ ਠਾਟਾ। ਚਰਿਤਰਾਂ ਦਾ ਹੋਰ ਹੀ ਠਾਠ ਵਾਲ ਬਣ ਗਿਆ। ਅਗਿਆਨ ਨਾਸ ਹੋ ਗਿਆ, ਬ੍ਰਹਮ ਗਿਆਨ ਪ੍ਰਗਟ ਹੋ ਗਿਆ ਹੈ। ਜਗਿਓ ਗਿਆਨ ਦੁਬਦਾ ਸਭ ਖੋਈ। ਜਿਹੜੀ ਦੁਵੈਤ ਭਾਵ ਸਾਰੀ ਖਤਮ ਹੋ ਗਈ ਹੈ। ਜਿਹੜਾ ਅਪਰੋਖ ਗਿਆਨ ਉਹ ਜਗਿਆ, ਪ੍ਰਕਾਸ਼ ਆਇਆ ਹੈ। ਤੀਨ ਲੋਕ ਕੀ ਸੁਧ ਉਰ ਹੋਈ। ਉਸ ਅਪਰੋਖ ਗਿਆਨ ਕਰਕੇ ਤਿੰਨਾਂ ਲੋਕਾਂ ਦੀ ਖਬਰ ਸਾਰ ਹੋ ਗਈ ਵੀ ਕੀ ਹੋ ਰਿਹਾ ਹੈ। ਦੋਹਰਾ ਜਬ ਬਾਲੇ ਨੇ ਅਸ ਕਹੀ। ਦੋਹਰਾ ਜਬ ਬਾਲੇ ਨੇ ਅਸ ਕਹੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਭਾਈ ਬਾਲਾ ਜੀ ਨੇ ਇਸ ਤਰ੍ਹਾਂ ਇਹ ਸਾਖੀ ਕਹਿਣਾ ਕੀਤੀ। ਵਪਾਰੀ ਕੀ ਗਾਥ। ਵਪਾਰੀ ਦੀ ਇਸ ਤਰ੍ਹਾਂ ਦੀ ਜਿਹੜੀ ਕਥਾ ਵਾਰਤਾ ਹੈ। ਤਤ ਛਿੰਨ ਪ੍ਰਾਪਤ ਗਿਆਨ ਭਾਵ। ਇਹ ਵੀ ਬੜੀ ਛੇਤੀ ਉਹਨੂੰ ਗਿਆਨ ਪ੍ਰਾਪਤ ਹੋ ਗਿਆ। ਪਰਸੇ ਪ੍ਰਭ ਕੇ ਹਾਥ। ਮਹਾਰਾਜ ਦੇ ਚਰਨਾਂ ਨੂੰ ਆਪਣੇ ਹੱਥਾਂ ਨਾਲ ਛੋਇਆ ਹੈ ਸੀ। ਚੌਪਈ ਤਬ ਸ੍ਰੀ ਅੰਗਦ ਬੋਲੇ ਬਾਨੀ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਬਚਨ ਬੋਲੇ ਭਾਈ ਬਾਲਾ ਜੀ ਨੂੰ। ਹੇ ਬਾਲੇ ਇਹ ਕਹੋ ਕਹਾਣੀ। ਹੇ ਭਾਈ ਬਾਲਾ ਜੀ ਇਹ ਜਿਹੜੀ ਵਪਾਰੀ ਦੀ ਕਥਾ ਹੈ ਬਾਕੀ ਸਾਰੀ ਖੋਲ ਕੇ ਦੱਸ ਤੂੰ। ਇਨ ਵਪਾਰੀ ਤਤ ਛਿੰਨ ਪਾਈ। ਕਿਉਂ ਕਿ ਜਿਹੜਾ ਵਪਾਰੀ ਇਹਨੇ ਬੜੀ ਛੇਤੀ ਇਹ ਜਿਹੜੀ ਬ੍ਰਹਮ ਗਿਆਨ ਦੀ ਬਖਸ਼ਿਸ਼ ਪਾ ਲਈ। ਕਛ ਚਿਰ ਕਾਲ ਨ ਸੇਵ ਕਮਾਈ, ਭਾਈ ਵਾਲਾ ਕੁਛ ਸਮਾਂ ਇਹਨੇ ਗੁਰੂ ਨਾਨਕ ਸਾਹਿਬ ਦੀ ਕੋਈ ਸੇਵਾ ਕਮ ਤਾਂ ਕੀਤੀ ਨਹੀਂ ਸੀ। ਥੋਰ ਨਕੀਨ ਸ਼ਬਦ ਅਭਿਆਸਾ, ਥੋੜਾ ਬਹੁਤਾ ਇਹਨੇ ਮਹਾਰਾਜ ਦੀ ਹਜ਼ੂਰੀ ਵਿੱਚ ਪੈ ਕੇ ਕੋਈ ਸ਼ਬਦ ਅਭਿਆਸ, ਕੋਈ ਬਾਣੀ ਦਾ ਅਭਿਆਸ, ਨਾਮ ਦਾ ਅਭਿਆਸ ਵੀ ਨਹੀਂ ਕੀਤਾ। ਗਿਆਨੀ ਭਇਓ ਪਾਇ ਸੁਖ ਰਾਸਾ, ਇੱਕ ਲੋਕ ਕਹਿੰਦੇ ਗਿਆਨਵਾਨ ਹੋ ਗਿਆ ਤੇ ਮਹਾਨ ਸੁਖ ਪਾਇਆ ਉਸਨੇ। ਬਾਲੇ ਨੇ ਤਬ ਬਚਨ ਉਚਾਰੇ, ਗੁਰੂ ਅੰਗਦ ਸਾਹਿਬ ਜੀ ਤੋਂ ਸੁਣ ਕੇ ਭਾਈ ਬਾਲਾ ਜੀ ਨੇ ਤਦੋਂ ਬਚਨ ਕਹੇ। ਸੁਣ ਅੰਗਦ ਸ੍ਰੀ ਨਾਨਕ ਪਿਆਰੇ, ਇਹ ਗੁਰੂ ਨਾਨਕ ਸਾਹਿਬ ਦੇ ਪਿਆਰੇ ਗੁਰੂ ਅੰਗਦ ਸਾਹਿਬ ਜੀ ਸੁਣਨਾ ਕਰੀਏ। ਮੈਂ ਬੂਜਨ ਕੀਨੇ ਪ੍ਰਭ ਤਬ ਹੀ, ਇਹ ਗੁਰੂ ਅੰਗਦ ਸਾਹਿਬ ਜੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਤਦੋਂ ਹੀ ਪੁੱਛ ਲੈਣਾ ਕੀਤਾ ਸੀ। ਤੇਹ ਪੁਰ ਖੁਸ਼ੀ ਕੀਨ ਪ੍ਰਭ ਜਬ ਹੀ, ਇਹ ਗੁਰੂ ਅੰਗਦ ਸਾਹਿਬ ਦੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਪਾਰੀ ਉੱਪਰ ਖੁਸ਼ੀ ਕੀਤੀ ਸੀ ਉਹਦੇ ਇਸ ਤਰ੍ਹਾਂ ਕਹਿੰਦੇ ਵੱਡੇ ਆਸਾਂ ਦੇ ਸਾਦੇ ਤਖਤੇ ਖੋਲਤੇ ਹੈ ਤੇ ਬ੍ਰਹਮ ਗਿਆਨ ਬਖਸ਼ ਦਿੱਤਾ, ਮੈਂ ਮਹਾਰਾਜ ਨੂੰ ਪੁੱਛਣਾ ਕੀਤਾ ਸੀ ਤਦੋਂ। ਮੁਝ ਸੋ ਜੈਸੇ ਬਚਨ ਉਚਾਰੇ, ਗੁਰੂ ਅੰਗਦ ਸਾਹਿਬ ਜੀ ਮੈਂ ਪਾਲਾ ਪਾਲਾ ਤਾਂ ਹੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਬਚਨ ਕਹੇ ਸੀ, ਸੋ ਮੈਂ ਕਹਿਹੋ ਪਾਸ ਤੁਮਾਰੇ, ਤੁਹਾਡੇ ਪਾਸ ਵੀ ਮੈਂ ਕਹਿ ਦਿੰਦਾ ਹੈ ਸਤਿਗੁਰੂ ਅੰਗਦ ਸਾਹਿਬ ਮਹਾਰਾਜ। ਪੂਰਬ ਜਨਮ ਪੁੰਨ ਇਸ ਕੇਰੇ, ਮਹਾਰਾਜ ਨੇ ਮੈਨੂੰ ਦੱਸਿਆ ਸੀ ਹੇ ਭਾਈ ਬਾਲਾ ਇਹਦੇ ਪਹਿਲੇ ਜਨਮਾਂ ਦੇ ਜਿਹੜੇ ਬੜੇ ਭਾਰੀ ਪੁੰਨ ਕੀਤੇ। ਮਿਲ ਸਤ ਸੰਗਤ ਕੀਨ ਕਨੇਰੇ, ਪਹਿਲੇ ਜਨਮਾਂ ਵਿੱਚ ਮਿਲ ਕੇ ਬੜੀ ਸਾਧ ਸੰਗਤ ਕੀਤੀ, ਬੜੀ ਸੇਵਾ ਕੀਤੀ, ਤਕੜੇ ਹੋ ਗਏ। ਕਾਰਜ ਭਇਓ ਸਿੱਧ ਸਭ ਆਗੂ, ਹੇ ਭਾਈ ਬਾਲਾ ਇਸ ਤਰ੍ਹਾਂ ਪਹਿਲੇ ਜਨਮਾਂ ਵਿੱਚ ਹੀ ਸਾਰਾ ਜਿਹੜਾ ਕੰਮ ਇਹਦਾ ਪੂਰਾ ਹੋ ਗਿਆ ਸੀ। ਮਿਲਨੋ ਚਾਹੇ ਤ ਏਕ ਸੁਭਾਗੂ, ਸ੍ਰੇਸ਼ਟ ਭਾਗਾਂ ਵਾਲਾ ਵਪਾਰੀ ਸੀ ਇਹ, ਹੁਣ ਪੂਰਨ ਕੇ ਜਿਹੜਾ ਗਿਆਨਵਾਨ ਉਹਨੂੰ ਇੱਕ ਮਿਲਿਆ ਚਾਹੁੰਦਾ ਸੀ। ਦੋਹਰਾ ਦੀਪਕ ਬਾਤੀ ਤੇਲ ਯੁਤ, ਭਾਈ ਬਾਲਾ ਜਿਵੇਂ ਦੀਵਾ ਜਿਹੜਾ ਹੈ ਉਹਦੇ ਵਿੱਚ ਤੇਲ ਵੀ ਪਾਇਆ ਹੋਵੇ ਤੇ ਬੱਤੀ ਦੇ ਸਹਿਤ ਹੋਵੇ, ਬੱਤੀ ਵੀ ਤਾਂ ਨੂੰ ਕੱਟੀ ਹੋਵੇ। ਪਾਵਕ ਲਾਵਨ ਦੇਰ, ਸਿਰਫ ਜਿਹੜੀ ਅੱਗ ਹੈ ਉਹ ਸੀਖ ਜੀ ਲਾਉਣ ਦੀ ਦੇਰੀ ਹੁੰਦੀ, ਉਹਦੇ ਦੀਵਾ ਜਗ ਪੈਂਦਾ ਹੁੰਦਾ ਜੇ ਤੇਲ ਪਾਇਆ ਹੋਵੇ, ਬੱਤੀ ਪੂਰੀ ਹੋਵੇ, ਇਸ ਤਰ੍ਹਾਂ ਅੱਗ ਲਾਉਣ ਦੀ ਦੇਰੀ ਹੁੰਦੀ ਹੈ। ਹੋਏ ਰੋਸ਼ਨੀ ਤੁਰਤ ਮਿਲ, ਇਸ ਤਰ੍ਹਾਂ ਵੀ ਜਦੋਂ ਉਹਨੂੰ ਅਗਨੀ ਜੀ ਮਿਲ ਜਾਂਦੀ ਬੜੀ ਛੇਤੀ ਰੋਸ਼ਨੀ ਹੁੰਦੀ ਹੈ, ਦੀਵਾ ਚਾਨਣ ਕਰ ਦਿੰਦਾ ਹੈ। ਤਾਂ ਇਸ ਕੋ ਤੂੰ ਹੈ ਭਾਈ ਬਾਲਾ ਜਿਹੜਾ ਵਪਾਰੀ ਇਹਨੂੰ ਵੀ ਤੂੰ ਇਸੇ ਤਰ੍ਹਾਂ ਦੀਵੇ ਵਾਂਗ ਦੇਖ, ਪ੍ਰੇਮ ਰੂਪ ਜਿਹੜਾ ਤੇਲ ਵੀ ਪੂਰਾ ਸੀ ਤੇ ਸਾਧਨਾ ਰੂਪੀ ਬੱਤੀ ਵੀ ਪੂਰੀ ਸੀ, ਇੱਕ ਸਾਡੀ ਜਿਹੜੀ ਸਿੱਖਿਆ ਸਾਡੇ ਬਚਨ ਰੂਪ ਸੀਖ ਦੀ ਲੋੜ ਦੀ ਕਿਰਪਾ ਰੂਪ ਸੀਖ ਦੀ ਲੋੜ ਸੀ, ਇਹ ਸਾਡੀ ਕਿਰਪਾ ਰੂਪ ਜਾਂ ਸਿੱਖਿਆ ਰੂਪ ਸੀਖ ਦੇ ਨਾਲ ਇਹ ਗਿਆਨ ਰੂਪੀ ਦੀਗਾ ਜਗ ਪਿਆ ਹੈ। ਚੌਪਈ ਸੁਣਤ ਯੁਕਤ ਹਿਰਦੇ ਹਰ ਖਾਨੇ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਜੁਗਤੀ ਸਮੇਤ ਜਿਹੜੇ ਬਚਨ ਸੁਣ ਕੇ ਖੁਸ਼ ਹੋਏ। ਪੁਨ ਹੈ ਕਥਾ ਸੁਨਹੀ ਦੇ ਕਾਨੇ, ਗੁਰੂ ਅੰਗਦ ਸਾਹਿਬ ਜੀ ਬਾਕੀ ਜਿਹੜੀ ਕਥਾ ਧਿਆਨ ਦੇ ਕੇ ਸੁਣ ਰਹੇ। ਸ੍ਰੀ ਅੰਗਦ ਸੁਣੀਏ ਗੁਰ ਗਾਥਾ, ਗੁਰੂ ਅੰਗਦ ਸਾਹਿਬ ਮਹਾਰਾਜ ਜਿਹੜੀ ਗੁਰੂ ਨਾਨਕ ਦੀ ਕਥਾ ਅਗਲੀ ਵੀ ਸੁਣ ਲਈ। ਤੇ ਕੋ ਐਸੇ ਕੀਨ ਸਨਾਥਾ, ਇਸ ਤਰ੍ਹਾਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹ ਜਿਹੜਾ ਵਪਾਰੀ ਉਹਨੂੰ ਨਿਹਾਲ ਕਰ ਦਿੱਤਾ ਆਪ ਜੀ ਨੇ। ਕਮਨ ਕੀਨ ਪੁੰਨ ਗੁਣ ਗਨ ਖਾਨੇ, ਜਿਹੜੇ ਸਮੂਹ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਉਹਨਾਂ ਨੇ ਅੱਗੇ ਨੂੰ ਚੱਲਣਾ ਕੀਤਾ। ਆਈ ਤਬ ਹੈ ਉਚਾਰ ਮਹਾਨੀ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਅੱਗੇ ਜਾਂਦਿਆਂ ਜਾਂਦਿਆਂ ਬੜੀ ਤਕੜੀ ਮਹਾਨ ਉਜਾੜ ਹੀ ਉਜਾੜ ਆ ਗਈ। ਕਿਤੇ ਕੋਸਲਾ ਗ੍ਰਾਮ ਨ ਆਇਓ, ਕਿੰਨੇ ਕੋਹਾਂ ਤਾਂ ਕੋਈ ਪਿੰਡ ਨਗਰ ਆਇਆ ਹੀ ਨਹੀਂ। ਨਹਿ ਮਾਨੁਖ ਤਨ ਕਹੂੰ ਦਿਸਾਇਓ, ਜਦੋਂ ਉਜਾੜ ਹੀ ਉਜਾੜ ਹੈ, ਕੋਈ ਮਨੁੱਖ ਸਰੀਰ ਦਾ ਵੀ ਦਰਸ਼ਨ ਨਹੀਂ ਹੋਇਆ, ਕੋਈ ਮਨੁੱਖ ਵੀ ਨਹੀਂ ਦਿਸਿਆ। ਅਵ ਲੋਕਤ ਬੋਲਿਓ ਮਰਦਾਨਾ, ਚਾਰ ਸਵੇਰੇ ਮਹਾਨ ਉਜਾੜ ਹੀ ਉਜਾੜ ਦੇਖ ਕੇ ਮਰਦਾਨਾ ਰਹਿ ਨਾ ਸਕਿਆ, ਫਿਰ ਬੋਲੀ ਪਿਆ ਸ੍ਰੀ ਪ੍ਰਭ ਇਹ ਉਦਿਆਨ ਮਹਾਨ ਲੱਗਿਆ ਹੈ। ਗੁਰੂ ਨਾਨਕ ਸਾਹਿਬ ਆ ਤਾਂ ਬੜੀ ਤਕੜੀ ਉਜਾੜ ਹੀ ਉਜਾੜ ਹੈ, ਜਿਸ ਕੋ ਦੇਖ ਮਹਾ ਭੈ ਆਵੇ, ਇਸ ਉਜਾੜ ਨੂੰ ਦੇਖ ਕੇ ਮਾਰ ਮਾਰਾ ਬੜਾ ਡਰ ਭੈ ਆਉਂਦਾ ਹੈ। ਨਹਿ ਮਾਨੁਖ ਤਨ ਕਹੂੰ ਦਿਸਾਵੇ, ਮਾਰਾ ਉਜਾੜ ਦੇ ਵਿੱਚ ਕਿਸੇ ਪਾਸੇ ਮਨੁੱਖ ਦਾ ਸਰੀਰ ਦਰਸ਼ਨ ਹੀ ਨਹੀਂ ਦਿੰਦਾ, ਦਿਸਦਾ ਹੀ ਨਹੀਂ। ਸੁਣ ਕੇ ਬੋਲੇ ਕਿਰਪਾ ਨਿਧਾਨ, ਭਾਈ ਬਾਲਾ ਜੀ ਕਹਿੰਦੇ ਮਰਦਾਨੇ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ, ਫਿਰ ਇਉਂ ਬੋਲੇ, ਇਹ ਨਹਿ ਲਖੋ ਉਜਾੜ ਮਹਾਨ, ਸਾਡੇ ਰਬਾਬੀ ਕੀਰਤਨੀਏ ਮਰਦਾਨੇ ਤੂੰ ਉਜਾੜ ਨਾ ਸਮਝ ਜਾਣ, ਵੱਡੋ ਨਗਰ ਬਸਦੀ ਅਬ ਰਾਮੂ, ਇਹ ਉਜਾੜ ਨੇ ਇਹ ਤਾਂ ਬਹੁਤ ਵੱਡਾ ਕਹਿੰਦੇ ਸੋਹਣਾ ਨਗਰ ਬਸਦਾ, ਸੋਹਣੀ ਬਸਤੀ ਹੈ। ਸਿਮਰਨ ਹੋਤ ਜਹਾ ਸਤਨਾਮ, ਇਸ ਉਜਾੜ ਦੇ ਵਿੱਚ ਕਹਿੰਦੇ ਹਮੇਸ਼ਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਜਾੜ ਨਹੀਂ ਹੁੰਦੀ, ਉਹ ਤਾਂ ਬੜਾ ਸੁੰਦਰ ਨਗਰ ਬਸਦਾ ਹੁੰਦਾ। ਜਹਿ ਪਰਮੇਸ਼ਰ ਚਿੱਤ ਨਾ ਆਵੇ, ਵੀ ਮਰਦਾਨੇ ਜਿਸ ਨਗਰ ਦੇ ਵਿੱਚ ਕੋਈ ਪਰਮੇਸ਼ਰ ਯਾਦ ਨਾ ਆਉਂਦਾ ਹੋਏ, ਕੋਈ ਰੱਬ ਨਾਲ ਚਿੱਤ ਹੀ ਨਾ ਕਰੇ, ਸੋ ਵਸਦੀ ਉਦਿਆਨ ਲਖਾਵੇ, ਉਹ ਜਿਹੜੀ ਬੜੀ ਭਾਰੀ ਚੰਗੀ ਬਸਤੀ ਹੋਵੇ, ਕਿੱਡਾ ਸ਼ਹਿਰ ਵਸਦਾ ਹੋਵੇ, ਅਸਲ ਰੂਪ ਦੇ ਵਿੱਚ ਤਾਂ ਉਹ ਉਜਾੜ ਜਾਣਿਆ ਜਾਂਦਾ ਹੁੰਦਾ। ਹਰਖ ਨਾ ਹੋਵੇ ਤਾਂ ਕਦਾਈ, ਹੋਏ ਵੱਡੇ ਨਗਰ ਵਿੱਚ ਭਾਵੇਂ ਕਿੱਡਾ ਬਸਦਾ ਹੋਵੇ, ਜਿੱਥੇ ਸਿਮਰਨੀ ਨਾ ਹੁੰਦਾ ਉੱਥੇ ਕਦੇ ਖੁਸ਼ੀ ਪ੍ਰਸੰਨਤਾ ਨਹੀਂ ਹੁੰਦੀ, ਉੱਥੇ ਤਾਂ ਡੰਡਾ ਹੀ ਖੜਕਦਾ ਹੁੰਦਾ। ਜਹਾਨ ਕਬਹੂ ਪ੍ਰਭ ਗੁਣ ਗਾਏ, ਜਿੱਥੇ ਕਿਸੇ ਸ਼ਹਿਰ ਵਿੱਚ ਨਗਰ ਵਿੱਚ ਪਰਮੇਸ਼ਰ ਦੇ ਗੁਣ ਪਾਉਣ ਵਾਲਾ ਕੋਈ ਹੁੰਦਾ ਹੀ ਨਹੀਂ। ਦੋਹਰਾ ਸਿੱਧ ਸਾਧ ਜੋਗੀ ਜਤੀ, ਵੀ ਮਰਦਾਨੇ ਜਿੰਨੇ ਸਿੱਧੀਆਂ ਸਫਨ ਸਿੱਧ ਹੈ, ਹੋਰ ਜਿਹੜੇ ਕੋਈ ਸਾਧਨਾ ਕਰਨ ਵਾਲੇ ਸਾਧੂ ਹੈ, ਜਤੀ ਹੈ ਸਤੀ ਹੈ, ਤਪੀ ਚਹਿਤ ਸਭ ਨਾਮ, ਹੋਰ ਜਿਹੜੇ ਕੋਈ ਕਹਿੰਦੇ ਤਪੀ ਲੋਕ ਹੈ, ਨਾਮ ਚਾਹੁੰਦੇ ਹੈ ਜਪਣਾ, ਜਗ ਕੇ ਸਵਾਦ ਵਿਸਾਰਿਕ, ਹਾਂਜੀ ਜਗ ਕੇ ਸਵਾਦ ਵਿਸਾਰਿਕ, ਸੰਸਾਰ ਦੇ ਜਿੰਨੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਹੈ, ਵਿਸ਼ਿਆਂ ਦੇ ਸਵਾਦ, ਉਹਨਾਂ ਨੂੰ ਭੁਲਾ ਕੇ ਤਿਆਗ ਗਏ ਨਿਜ ਧਾਮ, ਆਪੋ ਆਪਣੇ ਘਰਾਂ ਨੂੰ ਛੱਡ ਕੇ ਨਾ ਸਥਾਨਾਂ ਵਿੱਚ ਆ ਗਏ, ਸੁਰ ਠਾਰਦੈ ਨ ਪ੍ਰੇਮ ਸਮਾਏ। ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਗੁਰੂ ਮਹਾਰਾਜ ਦੇ ਹਿਰਦੇ ਵਿੱਚ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਪਿਆਰ ਸੀ, ਕਹਿੰਦੇ ਸਮਾ ਨਹੀਂ ਸਕਿਆ, ਬਾਹਰ ਪ੍ਰੇਮ ਪਿਆਰ ਆ ਹੀ ਗਿਆ ਮੱਲੋ ਮੱਲੀ। ਸ੍ਰੀ ਨਾਨਕ ਤਨ ਭਗਤ ਧਰ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਰੀਰ ਹੈ ਤਾਂ ਉਹ ਤਾਂ ਮਾਨੋ ਜਿਵੇਂ ਭਗਤੀ ਨੇ ਧਾਰਨ ਕੀਤਾ ਹੋਵੇ ਨਾ, ਰੱਬ ਦੀ ਭਗਤੀ ਨੇ ਸਰੀਰ ਧਾਰਿਆ, ਉਹ ਗੁਰੂ ਨਾਨਕ ਨੇ ਭਗਤੀ ਦਾ ਹੀ ਸਰੀਰ ਧਾਰਿਆ ਹੋਇਆ ਹੈ ਮਾਨੋ। ਆਸਾ ਰਾਗ ਉਠਾਏ, ਉਹ ਸਵੇਰੇ ਹਿਰਦੇ ਵਿੱਚ ਪ੍ਰੇਮ ਸਮਾ ਨਹੀਂ ਸਕਿਆ, ਪ੍ਰੇਮ ਬਾਹਰ ਆਇਆ, ਆਸਾ ਰਾਗ ਵਿੱਚ ਇੱਕ ਸ਼ਬਦ ਗੁਰੂ ਕੀਤਾ ਹੈ, ਗਾਇਓ ਸ਼ਬਦ ਬਣਾਏ ਕਹਿ, ਆ ਸਵਾਰ ਕੇ ਕਹਿੰਦੇ ਸ਼ਬਦ, ਫਿਰ ਆਪ ਜੀ ਨੇ ਕਹਿੰਦੇ ਗਾਇਆ ਹੈ। ਆਸਾ ਘਰ ਚੌਥਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਤਿਆ ਦਰਸ਼ਨ ਕਹਿਤਾਈ। ਆਸਾ ਰਾਗ ਹੈ ਚੌਥੇ ਘਰ ਵਿੱਚ ਸ਼ਬਦ ਦਾ ਗਾਇਨ ਕਰਨਾ, ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਇੱਕੋ ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਭ ਦਾ ਪ੍ਰਕਾਸ਼ਕ ਤੇ ਰੱਖਕ ਹੈ, ਸਤਿਗੁਰੂ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਆਪ ਜੀ ਫਰਮਾਉਂਦੇ ਦੇਵਤੇ ਆ ਦਰਸ਼ਨ ਕਹਿ ਤਾਈ, ਜਿਹੜੇ ਦੇਵੀ ਦੇਵਤੇ ਹੈ ਇਹ ਪਰਮੇਸ਼ਰ ਆਪ ਜੀ ਦੇ ਦਰਸ਼ਨ ਦੇ ਤਾਈ ਕੀ ਵਾਸਤੇ, ਦਰਸ਼ਨ ਕਰਨ ਵਾਸਤੇ। ਦੁੱਖ ਭੁੱਖ ਤੀਰਥ ਕੀਏ, ਇਹਨਾਂ ਨੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਨਾ ਕੀਤੇ ਹੈ, ਭੁੱਖੇ ਵੀ ਰਹਿਣਾ ਕੀਤਾ ਹੈ। ਇਸ ਤਰ੍ਹਾਂ ਤੀਰਥ ਯਾਤਰਾ ਵੀ ਕੀਤੀ ਹੈ। ਆਪ ਜੀ ਦੇ ਦਰਸ਼ਨ ਦਾਰ ਕਰਨ ਵਾਸਤੇ ਦੇਵੀ ਦੇਵਤਿਆਂ ਨੇ ਮਾਰਾ ਭੁੱਖ ਦੁੱਖ ਵੀ ਸਹਾਰਨਾ ਕੀਤੇ, ਤੀਰਥ ਯਾਤਰਾ ਵੀ ਕੀਤੀ, ਜਾਂ ਦੁੱਖ ਭੁੱਖ ਸਹਾਰ ਕੇ ਇਸ ਤਰ੍ਹਾਂ ਤੀਰਥ ਜਿਹੜੇ ਕਾਇਮ ਕੀਤੇ, ਪਵਿੱਤਰ ਜਗਾਵਾਂ ਕਾਇਮ ਕੀਤੀਆਂ। ਜੋਗੀ ਜਤੀ ਜੁਗਤ ਮਹਿ ਰਹਿਤੇ, ਪਰਮੇਸ਼ਰ ਜਿਹੜੇ ਕੋ ਯੋਗਾ ਅਭਿਆਸੀ ਹੈ, ਉਹ ਵੀ ਆਪ ਵਿੱਚ ਜੁਗਤ ਮਹਿ ਰਹਿਤੇ ਜੁੜੇ ਰਹਿੰਦੇ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਜਾਂ ਜਿਹੜੇ ਕੋਈ ਜਤੀ ਹੈ ਆਪਣੇ ਬਿੰਦ ਨੂੰ ਅੱਠਾਂ ਰਸਤਿਆਂ ਰਾਹੀਂ ਰੋਕ ਕੇ ਰੱਖਦੇ, ਉਹ ਜਿਹੜੇ ਜਤੀ ਲੋਕ ਹੈ, ਜਤ ਰੱਖਣ ਵਾਲੇ, ਉਹ ਵੀ ਆਪ ਵੀ ਜੁੜੇ ਰਹਿੰਦੇ ਹਨ। ਜੁਗਤ ਮਹਿ ਰਹਿ, ਜੁਗਤ ਨਾਲ ਜੁੜਦਾ ਹੈ, ਜੁੜੇ ਰਹਿੰਦੇ ਹਨ ਆਪ ਵਿੱਚ। ਕਰ ਕਰ ਭਗਵੇ ਭੇਖ ਭਏ, ਇਸ ਤਰ੍ਹਾਂ ਕਹਿੰਦੇ ਪ੍ਰੇਮ ਕਰਕੇ, ਵਿਰਾਗ ਧਾਰਨ ਕਰਕੇ, ਸਰੀਰ ਤੇ ਭਗਵਿਆਂ ਜਾਤੀ ਭੇਖ ਧਾਰਨ ਵਾਲੇ ਹੋ ਗਏ, ਇੱਕ ਖਾਏ ਜੇ ਵਸਤਰ ਪਹਿਨਣ ਵਾਲੇ ਹੋ ਗਏ। ਤੋ ਕਾਰਨ ਸਾਹਿਬ ਰੰਗ ਰਤੇ, ਤੋ ਤੇਰੀ ਪ੍ਰਾਪਤੀ ਦੇ ਵਾਸਤੇ ਹੇ ਮਾਲਕ, ਤੇਰੇ ਪ੍ਰੇਮ ਰੰਗ ਵਿੱਚ ਰਤੇ ਰਹਿੰਦੇ ਹਨ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਪਰਮੇਸ਼ਰ ਤੇਰੇ ਅਨੇਕਾਂ ਨਾਮ ਹੈ, ਤੇਰੇ ਜਿਹੜੇ ਰੂਪ ਆਕਾਰ ਹੈ ਉਹ ਵੀ ਅਨੰਤ ਅੰਤ ਤੋਂ ਰਹਿਤ ਹੈ। ਕਹਿਣ ਨਾ ਜਾਹੀ ਤੇਰੇ ਗੁਣ ਕੇਤੇ, ਤੇਰੇ ਵਿੱਚ ਮਾਰਾ ਕਿੰਨੇ ਕੁ ਗੁਣ ਹੈ, ਕਿਤਨੇ ਕੁ ਗੁਣ ਹੈ, ਉਹ ਮਾਰਾ ਤੇਰੇ ਗੁਣ ਕਹੇ ਨਹੀਂ ਜਾ ਸਕਦੇ ਹਨ ਇੱਕ ਜਵਾਨ ਨਾਲ। ਰਹਾਉ ਦਰ ਘਰ ਮਹਿਲਾ ਹਸਤੀ ਘੋੜੇ, ਚੰਗੇ ਬੜੇ ਬੜੇ ਉੱਚੇ ਦਰਵਾਜ਼ੇ ਤੇ ਘਰ ਕੱਚੇ, ਹੋਰ ਮਹਿਲਾ ਮਹਿਲ ਬਾੜੀਆਂ, ਸੀਸ ਮਹਿਲ ਜਾਂ ਮਹਿਲਾ ਇਸਤਰੀਆਂ, ਹਾਥੀ ਤੇ ਘੋੜੇ। ਛੋੜ ਵਲਾਇਤ ਦੇਸ਼ ਗਏ, ਇਸ ਤਰ੍ਹਾਂ ਜਿਹੜੀ ਕੋਈ ਰਾਜੇ ਦੀ ਜਨਮ ਭੂਮੀ ਹੋਵੇ ਉਹਨੂੰ ਵਲਾਇਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਰਾਜਧਾਨੀ ਨੂੰ ਛੱਡ ਕੇ, ਹੋਰ ਇਹ ਦੇਸ਼ ਜਿਹੜੇ ਇਲਾਕੇ ਉਹਨਾਂ ਨੂੰ ਛੱਡ ਕੇ ਚਲੇ ਗਏ। ਪੀਰ ਪੈਗੰਬਰ ਸਾਲਿਕ ਸਾਦਿਕ, ਜਿਹੜੇ ਮੁਸਲਮਾਨਾਂ ਦੇ ਬੜੇ ਬੜੇ ਪੂਜਨ ਯੋਗ ਪੀਰ ਹੈ, ਜਿਹਨਾਂ ਨੂੰ ਉੱਪਰੋਂ ਖੁਦਾ ਵੱਲੋਂ ਪੈਗਾਮ ਆਉਂਦਾ ਹੈ, ਉਹ ਪੈਗੰਬਰ ਤੇ ਸਾਲਿਕ ਜਿਹੜੇ ਕੋਈ ਗਿਆਨਵਾਨ ਪੁਰਸ਼ ਹੈ, ਸਾਲਿਕ ਜਿਹੜੇ ਕੋਈ ਮਿਹਨਤਾਂ ਮਖੰਡਨਾ ਜੋਹਦਾ ਕਰਨ ਵਾਲੇ ਜਗਿਆਸੂ ਲੋਕ ਹੈ। ਛੋਟੀ ਦੁਨੀਆ ਥਾਏ ਪਏ, ਇਹਨਾਂ ਨੇ ਦੁਨੀਆ ਨੂੰ ਮਾਇਆ ਨੂੰ ਛੱਡ ਦਿੱਤਾ, ਸ੍ਰਿਸ਼ਟੀ ਨੂੰ ਛੱਡ ਦਿੱਤਾ ਹੈ, ਉਹ ਆਪ ਜੀ ਦੇ ਸਰੂਪ ਰੂਪ ਥਾਂ ਵਿੱਚ ਜਾ ਪਿਆ ਲੀਨ ਹੋ ਗਏ ਹੈ, ਆਪ ਜੀ ਦੇ ਥਾਂ ਨੂੰ ਪ੍ਰਾਪਤ ਹੋ ਗਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਇਸ ਤਰ੍ਹਾਂ ਸਹਿਜੇ ਹੀ ਉਹਨਾਂ ਨੇ ਜਿਹੜੇ ਕੋਈ ਪਦਾਰਥਾਂ ਦੇ ਸੁੱਖ ਹਨ, ਸਵਾਦਾਂ ਦੇ ਪਰਾਸਾਂ ਦੇ ਸਵਾਦ ਦੇ ਸੁੱਖ ਹੈ ਉਹ ਵੀ, ਔਰ ਵਿਸ਼ੇ ਰਸ ਜਿਹੜੇ ਹਨ ਤੇ ਕਸ ਜਿਹੜੇ ਕਿਸੇ ਚੀਜ਼ ਵਿੱਚੋਂ ਕਸ ਖਿੱਟ ਖਿੱਚ ਕੇ ਕੱਢਿਆ ਜਾਵੇ ਉਹਨੂੰ ਕਸ ਕਿਹਾ ਜਾਂਦਾ ਹੈ। ਇਸ ਨਾਲ ਸ਼ਰਾਬ ਆਦਿ ਕਈ ਕੱਢਦੇ ਨਾ ਸੁੱਖ ਸੁੱਖ ਚੋਂ, ਇਉਂ ਜਿਹੜੀ ਇਹਨੂੰ ਕਸ ਹੈ ਇਹ ਸਾਰੇ ਛੱਡ ਦਿੱਤੇ ਹਨ, ਤਿਆਗ ਦਿੱਤੇ ਹਨ। ਕਾਪੜ ਛੋਟੇ ਚਮੜ ਲੀਏ, ਤੇ ਕੱਪੜੇ ਵੀ ਪਹਿਨਣੇ ਛੱਡ ਦਿੱਤੇ ਹਨ ਸਰੀਰ ਤੇ, ਔਰ ਠੰਡ ਠੁੰਡ ਤੋਂ ਬਚਾਅ ਵਾਰ ਕਰਕੇ ਉਹ ਚਮੜਾ ਜਾ ਧਾਰਨ ਕੀ ਮਿਰਗਸ਼ਾਲਾ ਜੀ ਪਹਿਨ ਲਈ ਹੈ। ਦੁਖੀਏ ਦਰਦ ਵੰਦ ਦਰ ਤੇਰੇ, ਇਸ ਤਰ੍ਹਾਂ ਜਿਹੜੇ ਦਰਦ ਵੰਦ ਹਨ, ਦੁੱਖਾਂ ਸੁਹੜਾਂ ਦਰਦਾਂ ਨੂੰ ਸਹਾਰਨ ਵਾਲੇ ਦੁਖੀਏ ਲੋਕ ਹੈ, ਉਹ ਤੇਰੇ ਦਰ ਤੇ। ਨਾਮ ਰਤੇ ਦਰਵੇਸ਼ ਭਏ, ਇਸ ਤਰ੍ਹਾਂ ਮਹਾਰਾਜ ਦਰਵੇਸ਼ ਹੋਏ, ਸੰਸਾਰ ਤੋਂ ਫਾਰਗ ਹੋਏ, ਨਾਮ ਵਿੱਚ ਰਤੇ। ਖਲੜੀ ਖਪਰੀ ਲੱਕੜੀ ਚਮੜੀ, ਇਸੇ ਤਰ੍ਹਾਂ ਕਿਸੇ ਨੇ ਖਲੜੀ ਜੀ ਧਾਰਨ ਕੀਤੀ ਹੈ, ਉਹ ਚਮੜੇ ਦਾ ਬਟੂਆ ਜਿਹਾ ਲੈ ਕੇ ਉਹਦੇ ਵਿੱਚ ਸਵਾਹ ਜੀ ਪਾ ਕੇ ਰੱਖੀ, ਇਸ ਤਰ੍ਹਾਂ ਖਲ ਜੀ ਲਈ ਹੋਏ, ਖਲ ਦਾ ਬਟੂਆ ਜਿਹਾ ਬਣਾਇਆ ਉਹ ਲਿਆ, ਖਲੜੀ ਖਪਰੀ ਕਿਸੇ ਨੇ, ਇੱਕ ਖੱਪਰ ਹੁੰਦਾ ਇੱਕ ਖਪਰੀ ਹੁੰਦੀ ਜਿਹਨੂੰ ਇਹ ਚਿੱਪੀ ਕਹਿ ਦਿੰਦੇ ਹਨ, ਕਿਸੇ ਨੇ ਇਸ ਤਰ੍ਹਾਂ ਚਿੱਪੀ ਜੀ ਹੱਥ ਵਿੱਚ ਲੈ ਲੈਣਾ ਕੀਤੀ ਹੈ। ਖਲੜੀ ਖਪਰੀ ਲੱਕੜੀ ਉਹ ਵਿੰਗੀ ਟੇਢੀ ਜੀ ਸੋਟੀ ਲੈ ਲੈਣਾ ਕੀਤੀ ਹੈ। ਕਿਸੇ ਨੇ ਸ਼ੇਰ ਦੀ ਜਿਹੜੀ ਚਮੜੀ ਜੀ ਹੈ, ਸ਼ੇਰ ਦੀ ਖਲ ਜੀ ਲੈ ਲਈ ਹੈ। ਸਿੱਖਾ ਸੂਤ ਧੋਤੀ ਕੀਨੇ, ਆਪ ਦੀ ਪ੍ਰਾਪਤੀ ਵਾਸਤੇ ਚਮੜੀ ਜੀ ਸੁਕਾ ਦਿੱਤੀ ਹੈ ਭੁੱਖੇ ਧਿਆਨ ਰਹਿ ਕੇ। ਸਿਖਾ ਸੂਤ ਧੋਤੀ ਕੀਨੇ, ਕਿਸੇ ਨੇ ਸਿਰ ਤੇ ਆ ਸਿਖਾ ਬੋਧੀ ਜੀ ਰੱਖ ਲਈ ਹੈ ਤੇ ਸੂਤ ਦਾ ਧਾਗਾ ਜਾਂ ਗਲ ਵਿੱਚ ਨਿਊ ਜਾਂ ਧਾਰਨ ਕਰ ਲਿਆ ਤੇ ਇਸ ਤਰ੍ਹਾਂ ਤੇਰ ਦੇ ਨਾਲ ਧੋਤੀ ਜੀ ਧਾਰਨ ਕੀਤੀ। ਤੂੰ ਸਾਹਿਬ ਹੋ ਸਾਂਗੀ ਤੇਰਾ, ਤੂੰ ਮਾਰਾ ਸਾਹਿਬ ਹੈ, ਮੈਂ ਮਾਰਾ ਆਪ ਜੀ ਦਾ ਪ੍ਰਾਪਤੀ ਕਰਨ ਵਾਸਤੇ ਸਵਾਂਗ ਧਾਰਨ ਵਾਲਾ ਹਾਂ। ਮੈਂ ਰਹਿਤ ਰਹਿਤ ਹੋਇਆ ਹੋਇਆ ਪ੍ਰਣ ਵੈ ਨਾਨਕ ਜਾਤ ਕੈਸੀ, ਬੇਨਤੀ ਪੁਰਖ ਕਹਿੰਦੇ ਇਹ ਪਰਮੇਸ਼ਰ ਜਿਹੜੇ ਉਹ ਆਪ ਜੀ ਦੇ ਪ੍ਰਾਪਤੀ ਵਾਲੇ, ਉਹਨਾਂ ਦੀ ਜਾਤ ਭਲਾ ਕਿਸ਼ਤ ਕੈਸੀ ਹੁੰਦੀ ਹੈ। ਜਿਹੜੇ ਆਪ ਜੀ ਦੇ ਬਣਦੇ ਉਹ ਜਾਤਾਂ ਪਾਤਾਂ ਤੋਂ ਰਹਿਤ ਹੋ ਜਾਂਦੇ। ਆਪ ਜੀ ਦੀ ਕੈਸੀ ਜਾਤ ਹੋਣੀ, ਆਪ ਜੀ ਕੋਈ ਵੀ ਜਾਤ ਨਹੀਂ ਹੈ, ਪ੍ਰਾਪਤੀ ਵਾਲਿਆਂ ਦੀ ਵੀ ਕੋਈ ਜਾਤ ਨਹੀਂ ਹੁੰਦੀ। ਉਹ ਇਹੋ ਜਿਹੇ ਆਪ ਮਹਾਰਾਜ ਜਾਤ ਪਾਤ ਤੋਂ ਰਹਿਤ, ਇਸ ਤਰ੍ਹਾਂ ਤੇ ਪ੍ਰਾਪਤੀ ਵਾਲੇ ਵੀ ਉਹ ਜਾਤਾਂ ਪਾਤਾਂ ਤੋਂ ਨਿਕਲ ਜਾਂਦੇ ਹਨ। ਚੌਪਈ ਜਬ ਇਹ ਸ੍ਰੀ ਗੁਰ ਸ਼ਬਦ ਬਖਾਨਾ, ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਨੇ ਮਰਦਾਨੇ ਨੂੰ ਸੰਬੋਧਨ ਕਰਦਿਆਂ ਹੋਇਆ ਪਰਮੇਸ਼ਰ ਦੇ ਸਨਮਰੂ ਕੇ ਸ਼ਬਦ ਕਥਨ ਕੀਤਾ, ਉਚਾਰਨ ਕੀਤਾ ਹੈ। ਦੂਸ਼ਣ ਹੋਤ ਭਇਓ ਮਰਦਾਨਾ, ਮਰਦਾਨਾ ਉਸ ਵੇਲੇ ਸੁਣ ਕੇ ਚੁੱਪ ਚਾਪ ਹੋ ਗਿਆ ਵੀ ਮਹਾਰਾਜ ਨੇ ਬਿਲਕੁਲ ਯਥਾਰਥ ਕੀਆ, ਉਜਾੜ ਨਹੀਂ, ਇਹ ਤਾਂ ਮਹਾਨ ਵਸਦਾ ਇਹ ਸੁੰਦਰ ਨਗਰ ਹੈ, ਇੱਥੇ ਜਪੀ ਤਪੀ ਬੰਦਗੀਆਂ ਵਾਲੇ ਰਹਿ ਰਹੇ ਹੈ। ਨਿਕਸ ਉਜਾਰ ਵਹਿਰ ਜਪ ਗਏ, ਇਸ ਤਰ੍ਹਾਂ ਜਿਹੜੀ ਉਜਾੜ ਜੀ ਆਈ ਹੈ ਤੇ ਚਲਦੇ ਚਲਦੇ ਜਦੋਂ ਬਾਹਰ ਜਾ ਨਿਕਲ ਗਏ ਹੈ। ਗ੍ਰਾਮ ਏਕ ਤਬ ਦੇਖਤ ਭਏ, ਅੱਗੇ ਕਹਿੰਦੇ ਛੋਟਾ ਜਿਹਾ ਪਿੰਡ ਜਾ ਆਇਆ ਹੈ। ਸਭ ਵੰਚਕ ਕੇ ਘਰ ਤੇ ਮਾਹੀ, ਉਸ ਪਿੰਡ ਵਿੱਚ ਕਹਿੰਦੇ ਜਿੰਨੇ ਘਰ ਹੈ ਸਾਰੇ ਕਹਿੰਦੇ ਠੱਗਾਂ ਦੇ ਹੀ ਹੈ। ਮਾਰਹ ਨਾਰ ਧਨ ਲੈ ਵਹਿ ਤਾਹੀ, ਕਹਿੰਦੇ ਮਨੁੱਖ ਨੂੰ ਪਹਿਲਾਂ ਮਾਰ ਦਿੰਦੇ ਹੈ ਤੇ ਫਿਰ ਉਹਦਾ ਧਨ ਲੈਂਦੇ ਸਨ ਸਾਰੇ ਪੱਕੀ। ਕਹਿੰਦੇ ਉਹਨਾਂ ਨੇ ਰੀਤੀ ਬਣਾਈ ਹੈ ਵੀ ਮਨੁੱਖ ਨੂੰ ਮਾਰਨਾ ਫਿਰ ਰੁਪਈਏ ਲੈਣੇ ਉਹਨੇ। ਤਿੰਨ ਕੋ ਸਮਤ ਦੇਣ ਕੇ ਹੇਤਾ, ਉਹਨਾਂ ਸਾਰੇ ਠੱਗਾਂ ਨੂੰ ਚੰਗੀ ਅਕਲ ਮਤ ਬਖਸ਼ਣ ਵਾਸਤੇ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਵਿਰਸ਼ੇ ਗ੍ਰਾਮਹਿ ਕਿਰਪਾ ਨਿਕੇਤਾ, ਦੇ ਘਰ ਉਹ ਠੱਗਾਂ ਦੇ ਪਿੰਡ ਵਿੱਚ ਜਾ ਬੜੇ ਹਨ। ਜਗਤੇਸ਼ਵਰ ਇੱਕ ਖੇਲ ਮਚਾਵਾ, ਜਗਤ ਦੇ ਮਾਲਕ ਜੋ ਗੁਰੂ ਨਾਨਕ ਸਾਹਿਬ ਉਹਨਾਂ ਨੇ ਇੱਕ ਐਸਾ ਖੇਲ ਜਿਹਾ ਸ਼ੁਰੂ ਕੀਤਾ ਹੈ। ਪੰਚਕ ਕੁਮਤ ਹਰਨ ਹਿਤ ਠਾਵਾ, ਜਿਹੜੇ ਠੱਗ ਹੈ ਇਹਨਾਂ ਦੀ ਖੋਟੀ ਕਹਿੰਦੇ ਮਤ ਨਾਸ਼ ਕਰਨ ਵਾਸਤੇ ਆਪ ਜੀ ਦੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਆਇਆ, ਪ੍ਰੇਮ ਪਿਆਰ ਕੀਤਾ ਆਪ ਜੀ। ਇਸ ਤਰ੍ਹਾਂ ਖੋੜਸ ਬਰਸ ਬੈਸ ਮੈਂ ਕਰਦੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਨੇ ਨਾ ਖੇਲ ਜੀ ਕਰਕੇ ਮੇਰੀ ਜਿਹੜੀ ਉਮਰ ਹੈ ਕਹਿੰਦੇ 16 ਕੁ ਸਾਲਾਂ ਦੀ ਕਰਦੀ ਹੈ। ਬਹੁਤ ਸੁੰਦਰ ਭੂਖਨ ਪੱਟ ਜਰਦੀ, ਇਸ ਤਰ੍ਹਾਂ ਬੜੇ ਸੋਹਣੇ ਗਹਿਣੇ ਤੇ ਜਰੀਦਾਰ ਜਿਹੜੇ ਕੱਪੜੇ ਜੇ ਮੇਰੇ ਕਹਿੰਦੇ ਪਵਾ ਦਿੱਤੇ ਆ, ਜਿਵੇਂ ਕੋਈ ਬੱਚਾ ਮੁਕਲਾਵਾ ਲੈਣ ਜਾ ਜਾਂਦਾ ਹੋਵੇ ਨਾ ਬਾਪੂ ਸਹਿਤ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਮੇਰੀ 16 ਸਾਲ ਦੀ ਉਮਰ ਜੀ ਕਰ ਦਿੱਤੀ ਹੈ ਤੇ ਸੋਨੇ ਦੇ ਗੜੇ ਗੁੜੇ ਜੇ ਗਹਿਣੇ ਜੇ ਪਾ ਤੇ ਤੇ ਜਰੀਦਾਰ ਕੱਪੜੇ ਪਾ ਤੇ ਮੇਰੇ। ਦੋਹਰਾ ਜਾਂਬੂ ਨਦ ਘਟ ਨਿਜ ਸੋ ਕਰ, ਆਪ ਗੁਰੂ ਨਾਨਕ ਸਾਹਿਬ ਨੇ ਹੱਥਾਂ ਵਿੱਚ ਸੋਨੇ ਦੇ ਬੜੇ ਤਕੜੇ ਸੋਹਣੇ ਘੜੇ ਜੇ ਪਾ ਲਏ। ਪੋਸ਼ਿਸ਼ ਸੇਤ ਬਣਾਏ, ਚਿੱਟੇ ਰੰਗ ਦੀ ਜਿਹੜੀ ਪੁਸ਼ਾਕ ਜੀ ਆਪ ਜੀ ਨੇ ਪਹਿਨ ਲਈ ਆ, ਬਾਪੂ ਜੀ ਬਣ ਗਏ। ਮਰਦਾਨਾ ਨਿਜ ਡੂਮ ਹੈ, ਮਰਦਾਨਾ ਕਹਿੰਦੇ ਇਉਂ ਜਾ ਰਿਹਾ ਵੀ ਜਿਵੇਂ ਨਾਲ ਮਰਾਸੀ ਜਾਂਦਾ। ਹੁੰਦਾ। ਜਨ ਮੁਖ ਲਾਵਨ ਜਾਏ, ਦੇਖਣ ਵਾਲੇ ਉਹ ਠੱਗਾਂ ਨੂੰ ਉਹ ਪ੍ਰਤੀਤ ਹੋਣ ਵੀ ਬਾਪੂ ਆਪਣੇ ਬੱਚੇ ਦਾ ਬਲਕਾਵਾ ਲੈਣ ਲਈ ਜਾ ਰਿਹਾ ਕਿਸੇ ਪਾਸੇ ਮਰਾਸੀ ਨੂੰ ਲੈ ਕੇ। ਚੌਪਈ ਸੋ ਬੰਚਕ ਕੇ ਸਦਨ ਮਝਾਰੀ, ਉਹ ਐਸੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਖੇਲ ਜਾ ਕਰਤੇ ਉਹ ਠੱਗਾਂ ਦੇ ਘਰ ਦੇ ਵਿੱਚ ਬੈਠੇ ਜਾਏ ਮਹਾ ਅਗਹਾਰੀ, ਉਹ ਮਹਾਨ ਪਾਪਾਂ ਨੂੰ ਨਾਸ ਕਰਨ ਵਾਲੇ ਆਪ ਹੀ ਕਿਸੇ ਦੇ ਘਰੇ ਜਾ ਬੈਠੇ। ਇੱਕ ਬੰਚਕ ਬਹੁ ਔਰ ਹਰ ਖਾਨਾ, ਇੱਕ ਜਿਹੜਾ ਕਹਿੰਦੇ ਠੱਗ ਸੀ ਨਾ ਉਹ ਧਰੇ ਦੇ ਵਿੱਚ ਬਹੁਤਾ ਹੀ ਖੁਸ਼ ਹੋ ਗਿਆ, ਬਹੁਤੀਆਂ ਕਛਾਂ ਮਾਰਨ ਲੱਗ ਗਿਆ। ਨੀਕੀ ਰੀਤ ਕੀਨ ਸਨਮਾਨਾ, ਉਹਨੇ ਆ ਕੇ ਬੜੇ ਚੰਗੇ ਢੰਗ ਨਾਲ ਮਹਾਰਾਜ ਦਾ ਸਨਮਾਨ ਜਾ ਕੀਤਾ, ਜੀਆਂ ਆਖਿਆ ਆਵੋ ਜੀ ਕਰੀਏ ਘਰ ਡੇਰਾ, ਆਓ ਮਹਾਰਾਜ ਸਾਡੇ ਘਰ ਦੇ ਵਿੱਚ ਆਪਣਾ ਆਸਣ ਲਾਣਾ ਕਰੀਏ। ਆਛੀ ਬਿਦ ਸ੍ਰਮ ਹਰੋਂ ਸੁਤੇਰਾ, ਹਾਂ ਤੁਹਾਡਾ ਮਹਾਰਾਜ ਜਿਹੜਾ ਰਸਤੇ ਦਾ ਸਕੇਵਾ ਚੰਗੀ ਤਰ੍ਹਾਂ ਮਾਲਸਾਂ ਮੁਲਸਾਂ ਕਰਕੇ ਨਵਾ ਧਵਾ ਕੇ ਲਾਵਾਂਗੇ ਖਵਾ ਕੇ ਪਿਆ ਕੇ। ਜੋ ਕੱਚ ਕਹੋ ਸੋ ਸੇਵਾ ਕਰੋ, ਅਰੇ ਮਹਾਰਾਜ ਬਜ਼ੁਰਗ ਹੋ ਵੱਡੇ ਘਰ ਦੇ ਹੋ, ਜੋ ਕਹੋਗੇ ਉਹੀ ਸੇਵਾ ਮੈਂ ਕਰਾਂਗਾ। ਪਾਉ ਚਾਪ ਸ੍ਰਮ ਮਗਕਾ ਹਰ ਹੋ, ਰਸਤੇ ਵਿੱਚ ਥੱਕੇ ਆਏ ਹੋਗੇ ਮਹਾਰਾਜ, ਮੁੱਠੀ ਚਾਪੀ ਕਰਕੇ ਰਸਤੇ ਦਾ ਥਕੇਵਾ ਵੀ ਮੈਂ ਲਾ ਦਿਆਂਗਾ। ਸਵਈਆ ਤਾਂ ਕਿ ਨਿਕੇਤ ਰਹੇ ਪ੍ਰਭ ਜੀ, ਉਹ ਜਿਹੜਾ ਵੱਡਾ ਸਾਰਾ ਠੱਗ ਹੈ ਉਹਨੇ ਉਹ ਜਦੋਂ ਕਿਹਾ ਤੇ ਮਹਾਰਾਜ ਉਹਦੇ ਘਰੇ ਰਹਿ ਪਏ। ਮਿਲ ਬੰਚਕ ਆਵਤ ਭੇ ਸਮੁਦਾਇ, ਠੱਗ ਡੁੱਗ ਸੀ ਸਾਰੇ ਇਕੱਠਿਆਂ ਹੋ ਕੇ ਉਹ ਵੱਡੇ ਠੱਗ ਕੋਲ ਆਏ। ਧਾਮ ਉਹ ਤੋ ਜੇ ਕੋ ਤਬ ਹੀ, ਜਿੱਥੇ ਉਹਦਾ ਘਰ ਹੈ ਸੀ ਨਾ ਉੱਥੇ ਆ ਗਏ ਸਾਰੇ। ਸਭ ਹੀ ਬਟ ਪਾਰ ਸੁਲੀਨ ਬੁਲਾਈ, ਸਭ ਹੀ ਬਟ ਪਾਰ ਸੁਲੀਨ ਬੁਲਾਈ, ਕਹਿੰਦੇ ਸਾਰੇ ਠੱਗਾਂ ਨੇ ਉਹ ਵੱਡੇ ਠੱਗ ਨੂੰ ਵੱਖਰਾ ਜਾ ਕਰਕੇ ਬੁਲਾ ਲਿਆ ਸੱਦ ਲਿਆ। ਜੋਤ ਲਲਾਰ ਵੱਡੀ ਵੱਡੀ ਇਹ ਕੇ, ਕਹਿੰਦੇ ਆ ਜਿਹੜਾ ਬਜ਼ੁਰਗ ਹੈ ਨਾ ਇਹਦੇ ਮੱਥੇ ਦੀ ਬੜੀ ਕਹਿੰਦੇ ਜੋਤ ਹੈ, ਬੜੀ ਲਾਲੀ ਚਮਕਦੀ ਹੈ। ਧਨ ਹੈ ਬਹੁ ਪਾਸ ਚੱਲਿਓ ਕੇ ਹਿਥਾਈ, ਇਹਦੇ ਕੋਲ ਬੜੀ ਮਾਇਆ ਹੈ ਕਹਿੰਦੇ ਕਿਸੇ ਥਾਂ ਚੱਲਿਆ ਬਜ਼ੁਰਗ। ਲੇਹੋ ਸਬੈ ਨਾ ਦੁਰਾਵਹ ਸੋ, ਤੂੰ ਵੀ ਵੱਡੇ ਠੱਗ ਰਾਤ ਨੂੰ ਸਾਰਾ ਲੈ ਲਈ ਕਿਤੇ ਲੁਕਾਸ਼ ਘਾ ਨਾਲ ਵੀ ਕੱਲਾ ਹੀ। ਹਮ ਭੋਰ ਭਈ ਧਨ ਲੇਹ ਬਟਾਈ, ਕੱਲੋਂ ਵੀ ਜਦੋਂ ਸਵੇਰ ਹੋਈ ਨਾ ਅਸੀਂ ਆ ਕੇ ਤੇਰੇ ਨਾਲ ਆਪਣਾ ਹਿੱਸਾ ਬਣਾ ਲਵਾਂ, ਆਪਣਾ ਹਿੱਸਾ ਲੈ ਲੈਂਗੇ, ਤੂੰ ਆਪਣਾ ਰੱਖ ਲਈ। ਯੋ ਕਹਿ ਜਾਤ ਭਏ ਆਪਣੇ ਘਰ, ਇਸ ਤਰ੍ਹਾਂ ਜਿਹੜੇ ਪਿੰਡ ਦੇ ਠੱਗ ਸੀ ਇਹ ਵੱਡੇ ਠੱਗ ਨੂੰ ਕਹਿ ਕੇ ਇਹਦੇ ਘਰੋਂ ਚਲੇ ਗਏ ਆਪੋ ਆਪਣੇ ਘਰਾਂ। ਬਾਸੁਰ ਤੇ ਰਜਨੀ ਹੋਏ ਆਈ, ਜਿਹੜਾ ਦਿਨ ਸੀ ਉਹ ਤੋਂ ਸੂਰਜ ਛਿਪਣ ਕਰਕੇ ਫਿਰ ਰਾਤ ਹੋਏ ਆਈ। ਖਾਏ ਆਹਾਰ ਕਸੋਏ ਰਹੇ ਸਭ, ਜਿੰਨੇ ਪਿੰਡ ਦੇ ਲੋਕ ਠੱਗ ਹੈ ਉਹ ਖਾ ਪੀ ਕੇ ਤੇ ਇੱਧਰ ਜਿਹੜਾ ਇਹ ਵੱਡਾ ਠੱਗ ਹੈ ਇਹਦਾ ਪਰਿਵਾਰ ਵੀ ਖਾ ਖੂ ਕੇ ਰਾਤ ਨੂੰ ਸੌ ਰਿਹਾ ਹੈ। ਕਾਹੂ ਨਾ ਜਾਗਣ ਕੀ ਸੁਧ ਪਾਈ, ਰੱਬ ਦੀ ਨੇਤ ਮਹਾਰਾਜ ਨੇ ਐਸੀ ਖੇਡ ਵਰਤਾਈ ਹੈ ਕਿਸੇ ਨੂੰ ਜਾਗਣ ਦੀ ਕਹਿੰਦੇ ਹੋਸ਼ ਹੀ ਨਹੀਂ ਆਈ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ, ਮਹਾਰਾਜ ਨੇ ਕਹਿੰਦੇ ਨੀਂਦ ਨੂੰ ਪ੍ਰੇਰਿਤਾ, ਧਰਮਰਾਜ ਦੀ ਪੁੱਤਰੀ ਨੂੰ ਵੀ ਇਹਦੇ ਨਾਲ ਸਾਰਿਆਂ ਤੇ ਕੱਠ ਹੀ ਪਾ ਲਾ, ਕਹਿੰਦੇ ਬਸ ਨੀਂਦ ਨੇ ਇੰਨਾ ਘੇਰਿਆ ਸਾਰਿਆਂ। ਸਹਿਣ ਕਰੇ ਸਭ ਰਹਿਣ ਬਿਤਾਈ, ਕਹਿੰਦੇ ਸਾਰੇ ਨੇ ਸੁੱਤਿਆ ਹੋਏ ਰਾਤ ਨਗਾ ਦਿੱਤੀ। ਭੋਰ ਭਈ ਜਬ ਜਾਗਿਓ ਨਾ ਕੋ, ਜਦੋਂ ਸਵੇਰ ਹੋ ਗਈ ਹੈ ਜਦੋਂ ਕੋਈ ਵੀ ਜਾਗਿਆ ਨਹੀਂ ਕਰਦਾ ਜੀ ਜੰਤ, ਤਬ ਐਸੇ ਪਰੇ ਜਿਮ ਹੋਇ ਮੁਰਛਾਈ, ਆ ਵੀ ਸੁਰ ਚੜਿਆ ਪਏ ਜਿਵੇਂ ਕਿਸੇ ਨੂੰ ਮੂਰਛਾ ਹੁੰਦੀ ਆਈ, ਮੂਰਛਾ ਬੇਹੋਸ਼ੀ ਆਈ ਹੁੰਦੀ ਹੈ। ਸੂਰ ਚੜੇ ਗਮਨੇ ਗੁਰ ਨਾਨਕ, ਇੱਧਰ ਗੁਰੂ ਨਾਨਕ ਸਾਹਿਬ ਜੀ ਜਦੋਂ ਸੂਰਜ ਚੜ ਪਿਆ ਤੇ ਵੱਡੇ ਠੱਗ ਦੇ ਘਰੋਂ ਚੱਲ ਪਏ। ਸੋਵਤ ਸ਼ੋਰ ਚੱਲੇ ਤੇ ਹਿਥਾਈ, ਉਹ ਵੱਡੇ ਠੱਗ ਨੂੰ ਸੁੱਤਿਆ ਹੀ ਉਸ ਥਾਂ ਤੇ ਛੱਡ ਕੇ ਚੱਲ ਪਏ। ਜਾਗਤ ਭੇ ਪਸਚਾਤ ਸਭੈ, ਜਦੋਂ ਮਹਾਰਾਜ ਚਲੇ ਗਏ ਉਸ ਤੋਂ ਬਾਅਦ ਸਾਰੇ ਜਾਗੇ ਘਰ ਦੇ ਜੀ ਆ ਜਾਂਦੇ। ਮਿਲ ਬੰਚਕ ਹੋਤ ਭਏ ਇੱਕ ਥਾਈ, ਪਿੰਡ ਦੇ ਠੱਗ ਸੀ ਸਾਰੇ ਮਿਲ ਕੇ ਇਹਦੇ ਘਰੇ ਇਕੱਠੇ ਆ ਹੋਏ। ਦੇਹ ਹੋ ਦਿਖਾ ਲਈਏ ਧਨਕ ਜੋ। ਕਹਿੰਦੇ ਵੀ ਜਿਹੜਾ ਰਾਤ ਨੂੰ ਤੂੰ ਉਹਨਾਂ ਨੂੰ ਮਾਰ ਕੇ ਧਨ ਜਾ ਲਿਆ, ਸਾਨੂੰ ਕੱਢ ਕੇ ਦਿਖਾ ਦੇ ਬਈ। ਬਹੁ ਜਾਚਤ ਹੈ ਤੁਮਰੇ ਢਿੱਗ ਭਾਈ, ਤੇਰੇ ਜਿਹੜੇ ਭਰਾ ਤੇਰੇ ਕੋਲੋਂ ਸਾਰੇ ਅਸੀਂ ਮੰਗਦੇ ਹਾਂ, ਉਹ ਤੂੰ ਹੁਣ ਸਾਨੂੰ ਦਿਖਾ ਦੇ ਤੇ ਦੇ ਦੇ। ਹੋ ਬਿਸਮਾਦ ਕਹਿਓ ਤਿੰਨ ਆਓ, ਉਹ ਜਿਹੜਾ ਵੱਡਾ ਸਾਰਾ ਠੱਗ ਸੀ ਨਾ, ਉਹਨੇ ਚਰਜਾ ਹੱਕਾ ਬੱਕਾ ਜਾ ਹੋ ਕੇ ਉਹ ਆਖਿਆ ਉਹਨਾਂ ਨੂੰ। ਮੋਹ ਨਾਹੇ ਰਹੀ ਰਜਨੀ ਸੁਧ ਕਾਈ, ਉਹ ਭਰਾਵੋ ਮੈਨੂੰ ਤਾਂ ਰਾਤ ਨੂੰ ਕੋਈ ਹੋਸ਼ ਨੀ ਰਹੀ ਹੈ। ਸੋਨਹ ਮਾਨਹ ਤਾਹੇ ਕਹਿਓ, ਬਿਣਦੇ ਜਿਹੜੇ ਠੱਗ ਹੈ ਕਹਿੰਦੇ ਮੰਨਦੇ ਹੀ ਨਹੀਂ ਹੈ, ਤੇ ਉਹ ਕਿਹਾ ਕਿਰੀ ਇਸਨੇ। ਝਗੜੇ ਬਹੁ ਕਾਰਕ ਦੇਹੇ ਲੜਾਈ, ਇਹਦੇ ਨਾਲ ਝਗੜਦੇ ਹੈ ਤੇ ਇਹਦੇ ਨਾਲ ਲੜਾਈ ਕਰਦੇ, ਇਹਨੂੰ ਬੜੀਆਂ ਗਾਲਾਂ ਕੱਢਦੇ ਠੱਗ ਨੂੰ। ਹੱਥ ਲੱਗਾ ਬਹੁਤ ਧਨ ਤੋ ਕਹੋ, ਜਾਣਦੇ ਹੈ ਰਾਤ ਦੇ ਸਮੇਂ ਤੇਰੇ ਹੱਥ ਜਿਹੜਾ ਧਨ ਬਹੁਤਾ ਲੱਗਿਆ, ਤੈਨੂੰ ਬਹੁਤਾ ਧਨ ਮਿਲ ਗਿਆ। ਲਾਲਚ ਧਾਰ ਕਲੀਨ ਛੁਪਾਈ, ਇਸ ਕਰਕੇ ਬਹੁਤਾ ਲਾਲਚ ਜਿਹਾ ਰੱਖ ਕੇ ਤੈਨੇ ਉਹ ਲੁਕੋਲਿਆ ਕਿਸੇ ਪਾਸੇ। ਸੋਨਹ ਛੋਡਹਿ ਕੈਸੇ ਕਰੋ, ਕਹਿੰਦੇ ਵੀ ਉਹ ਨਹੀਂ ਛੱਡਾਂਗੇ ਜਿਹੋ ਜਿਹੀਆਂ ਮਰਜ਼ੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰ ਤੂੰ। ਤੁਮ ਪਾਸ ਹਮਾਰੇ ਤਲੇਤ ਸਦਾਈ, ਤੂੰ ਵੀ ਸਾਡੇ ਪਾਸੋਂ ਹਮੇਸ਼ਾ ਹਿੱਸਾ ਬਣਾ ਲੈਂਦਾ ਸੀ, ਜੋ ਸਾਡੇ ਘਰੇ ਆਉਂਦਾ ਸੀ ਅਸੀਂ ਮਾਰਦੇ ਸੀ ਲੁੱਟਦੇ ਸੀ ਤੂੰ ਲੈਂਦਾ ਸੀ, ਤੇਰੇ ਆਏ ਹੈ ਤੂੰ ਲਿਆ ਹੈ, ਸਾਨੂੰ ਦੇ ਆਪਣਾ ਹਿੱਸਾ। ਕਿਉਂ ਅਬ ਤੂਸ਼ਨ ਬੈਠ ਰਹਾ, ਇਹ ਵੱਡਿਆ ਠੱਗਾ ਤੂੰ ਕਹਿੰਦੇ ਚੁੱਪ ਚਾਪ ਹੋ ਕੇ ਮਾਇਆ ਲੈ ਕੇ ਬੈਠ ਰਿਹਾ। ਸਭ ਕਾਢ ਨਿਕੇਤ ਦੇ ਹੋ ਦਿਖਾਈ, ਭਲਾ ਮਾਨਸ ਬਣਦਾ ਜਿੰਨਾ ਰਾਤ ਨੂੰ ਲਿਆ ਲੁੱਟਿਆ ਪੁੱਟਿਆ, ਘਰੋਂ ਕੱਢ ਕੇ ਸਾਨੂੰ ਭਰਾਵਾਂ ਨੂੰ ਦਿਖਾ ਦੇ। ਸਵਈਆ ਆਨ ਕਰੀ ਨਿਜ ਪੀਰਨ ਕੀ, ਗਿਰੀ ਜਿਹੜਾ ਵੱਡਾ ਠੱਗ ਸੀ ਇਹਨੇ ਆਪਣਾ ਜਿਹੜਾ ਪੀਰ ਸੀ ਉਹਦੀ ਖੁਸ਼ੋ ਜੀ ਖਾਣਾ ਕੀਤੀ ਹੈ। ਤਿੰਨ ਸਾਚ ਪਛਾਣਤ ਭੇ ਤਬ ਹੀ, ਉਹ ਜਿੰਨੇ ਬਾਕੀ ਠੱਗ ਸੀ ਜਦੋਂ ਪੀਰ ਦੀ ਖਸਮ ਜੀ ਖਾਧੀ ਹੈ, ਫਿਰ ਸਾਰਿਆਂ ਨੇ ਸੱਚ ਪਛਾਣ ਲਿਆ ਵੀ ਹੁਣ ਇਹ ਸੱਚ ਬੋਲਦਾ ਹੈ। ਕੌਣ ਸਿਪੰਥ ਗਏ ਗੁੱਠ ਤੂਰਨ, ਕਹਿੰਦੇ ਵੀ ਤੂੰ ਦੱਸ ਉਹ ਉੱਠ ਕੇ ਰਸਤੇ ਕਿਹੜੇ ਪਾਸੇ ਨੂੰ ਚਲੇ ਗਏ ਆ। ਕਿਉਂ ਮਿਲ ਸੋਚ ਕਰੀ ਸਭ ਹੀ, ਸਾਰਿਆਂ ਨੇ ਮਿਲ ਕਰਕੇ ਸੋਚ ਵਿਚਾਰ ਜੀ ਕੀਤੀ, ਪਤਾ ਕਰੋ ਕਿੱਧਰ ਨੂੰ ਗਏ ਹੈ। ਗ੍ਰਾਮ ਕੀ ਚਾਰ ਦਿਸ਼ਾ ਅਵਲੋਕ ਕੈ, ਉਸੇ ਵੇਲੇ ਪਿੰਡ ਦੇ ਚਾਰੇ ਤਰਫੀ ਨੂੰ ਵੇਖਣਾ ਕੀਤਾ ਹੈ। ਪੈਰ ਕੋ ਖੋਜ ਪਿਖਿਓ ਜਬ ਹੀ, ਜਦੋਂ ਕਹਿੰਦੇ ਤੜਕੇ ਦੀ ਜਿਹੜੀ ਪੈਰ ਦਾ ਉਹ ਖੋਜ ਆ ਦੇਖਿਆ, ਪੈਰ ਜੀ ਦੇਖੀ ਹੈ ਚਰਨ ਦੀ ਵੀ ਆ ਹੈ। ਮਾਨਵ ਜਵਾਨ ਚੱਲੇ ਤਬ ਚਾਰ, ਫੇਰ ਕੀ ਤਕੜੇ ਤਕੜੇ ਜਿਹੜੇ ਚਾਰ ਨੌਜਵਾਨ ਉਹ ਚੱਲੇ ਨੇ। ਕਹਾ ਕਿ ਗਹੇ ਹਮ ਜਾ ਅਬ ਹੀ, ਸਾਚਿਆਂ ਨੂੰ ਕਹਿੰਦੇ ਵੀ ਹੁਣੇ ਅਸੀਂ ਜਾਂਦਿਆਂ ਨੂੰ ਜਾ ਫੜਦੇ। ਸਵਈਆ ਪੰਚਮ ਕੋਸ ਮਜਾਏ ਮਿਲੇ, ਹਾਂ ਪੰਜ ਕੋਹਾਂ ਉੱਪਰ ਜਾ ਕੇ ਜਾਈ ਮਿਲੇ। ਇੱਕ ਬੰਚਕ ਊਚ ਸੁਵਾਕ ਲਾਇਓ, ਇੱਕ ਜਿਹੜਾ ਵੱਡਾ ਸਾਰਾ ਠੱਗ ਜਵਾਨ ਹਨ ਉੱਚੀ ਦੇ ਕੇ ਉਹਨੇ ਕਿਹਾ, ਜਾਹੋ ਕਹਾ ਅਬ ਠਾਡ ਰਹੋ, ਕਿੱਧਰ ਨੂੰ ਜਾਂਦੇ ਹਾਂ ਹੁਣ ਤੁਸੀਂ ਖੜੇ ਰਹੋ ਇੱਥੇ। ਨਿਸਚੈ ਘਰ ਮੇਰੋ ਚੁਰਾਏ ਕਲਿਆਇਓ, ਨੇਚੇ ਵਾਲੀ ਯਕੀਨ ਵਾਲੀ ਗੱਲ ਹੈ ਮੇਰਾ, ਤੁਸੀਂ ਰਾਤ ਨੂੰ ਘਰ ਸਾਰਾ ਚੁੱਕ ਲਿਆ ਚੋਰੀ ਕਰ ਲੇ। ਮਾਰਹਿਗੇ ਨੇ ਨਹੀਂ ਜੀਵਤ ਛੋਡਾ ਹੈ, ਤੁਹਾਨੂੰ ਜਿਉਂਦੇ ਨਹੀਂ ਛੱਡਾਂਗੇ, ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਮਾਰ ਮੁਕਾਵਾਂਗੇ। ਦੇਹੋ ਸਭੈ ਧਨ ਜੇਤੋ ਚੁਰਾਇਓ, ਜਿੰਨਾ ਮੇਰੇ ਰਾਤ ਕਹਿੰਦੇ ਘਰੋਂ ਧਨ ਚੁਰਾਇਆ ਹੁਣ ਦੇ ਦਿਓ, ਨਹੀਂ ਤਾਂ। ਸ੍ਰੀ ਗੁਰ ਹਾਕ ਸੁਣੀ ਜਬ ਸਰੋਨ ਮੈਂ, ਜਦੋਂ ਗੁਰੂ ਮਹਾਰਾਜ ਨੇ ਉਹਦੀ ਆਵਾਜ਼ ਜੀ ਕੰਨਾ ਵੀ ਸੁਣਨਾ ਕੀਤੀ, ਠੰਡ ਰਹੇ ਨਹਿ ਪੈਰ ਉਠਾਇਓ, ਉਹਨੇ ਕਿੱਧਰ ਜਾਣਾ ਸੀ ਕਹਿੰਦੇ ਖੜੋਤੇ ਰੇ, ਕਦਮ ਵੀ ਅੱਗੇ ਨੀ ਚੁੱਕਿਆ। ਗੁਰਭੂਜਨ ਕੀਨ ਕਹੋ ਤੁਮ ਕਿਆ, ਜਦੋਂ ਵੱਡਾ ਸਾਰਾ ਨੌਜਵਾਨ ਠੱਗ ਜਾ ਨੇੜੇ ਆ ਉਹਨੂੰ ਪੁੱਛਣ ਕਰ ਲੱਗੇ, ਕਹਿੰਦੇ ਵੀ ਤੂੰ ਕੀ ਕਹਿਣਾ ਹੈ। ਇੱਕ ਬੰਚਕ ਆਏ ਕਬਾਨੀ ਲਾਈ, ਠੱਗ ਜਾ ਆਇਆ ਉਹਨੇ ਆ ਕੇ ਬਚਨ ਕਿਹਾ, ਸਗਰੋ ਧਨ ਦੇਹੋ ਅਬੈ ਨਿਜ ਪਾਸ ਤੇ। ਜਿੰਨਾ ਤੁਹਾਡੇ ਕੋਲ ਧਨ ਹੈਗਾ ਹੁਣ ਸਾਰਾ ਸਾਨੂੰ ਦੇ ਦੇ। ਮਾਰਹਿਗੇ ਤੁਮਕੋ ਇਹ ਥਾਈ, ਕਿ ਤੁਹਾਨੂੰ ਇਸ ਥਾਈ ਅਸੀਂ ਹੁਣ ਮਾਰ ਵੀ ਦੇਣਾ, ਜਿਉਂਦੇ ਨਹੀਂ ਛੱਡਣਾ। ਛਲਕੋ ਕਰਕੇ ਰਜਨੀ ਤੇ ਬਚਿਓ, ਤੂੰ ਵੀ ਬਜ਼ੁਰਗਾ ਰਾਤ ਨੂੰ ਛੱਡ ਜਾ ਕਰਕੇ ਤੂੰ ਸਾਡੇ ਕੋਲੋਂ ਜਿਉਂਦਾ ਬਚ ਗਏ। ਅਬ ਸਾਬਤ ਛੋੜ ਕੇ ਤੋਹੇ ਨ ਜਾਏ, ਹੁਣ ਤੈਨੂੰ ਕਹਿੰਦੇ ਸਬੂਤਾ ਜਿਉਂਦਾ ਨਹੀਂ ਛੱਡ ਕੇ ਜਾਵਾਂਗੇ। ਹਮਰੀ ਇਹ ਰੀਤ ਸਦੀਵ ਹੈ, ਸਾਡੇ ਪਿੰਡ ਦੀ ਇਹ ਪੱਕੀ ਰੀਤੀ ਹੈ, ਪੱਕੀ ਮਰਜ਼ਾਦਾ ਹੀ ਹੈ। ਹਨ ਪੂਰਬ ਪਾਛੇ ਧੋਲੇ ਵੱਥ ਕਾਏ, ਪਹਿਲਾਂ ਜਿਹੜਾ ਆਜੇ ਨੂੰ ਮਾਰਦੇ ਆ, ਬਾਅਦ ਵਿੱਚ ਤਲਾਸ਼ੀ ਲੈ, ਬਾਅਦ ਵਿੱਚ ਸਾਰਾ ਕੁਝ ਲੁੱਟਦੇ ਪੁੱਟਦੇ। ਸਵਈਆ ਜੇ ਤੁਮ ਮਾਰਨ ਆਏ ਹਮੈ, ਮਹਾਰਾਜ ਕਹਿੰਦੇ ਵੀ ਜੇ ਹੁਣ ਤੁਸੀਂ ਸਾਨੂੰ ਮਾਰਨ ਵਾਸਤੇ ਹੀ ਆ ਗਏ। ਇੱਕ ਵਾਕ ਸੁਣੋ ਸੋ ਕਰੋ ਮਨ ਲਾਈ, ਇੱਕ ਸਾਡਾ ਬਚਨ ਕਹਿੰਦੇ ਮਨ ਲਾ ਕੇ ਸੁਣੋ, ਬਚਨ ਸਾਡਾ ਕਰੋ ਮਨ ਲਾਣਾ ਕਰੋ। ਹਿੰਦੁਨ ਕੋ ਤਨ ਜਾਨਹੁ ਹਮਾਰ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਹਿੰਦੁਸਤਾਨ ਦੇ ਵਿੱਚ ਅਸੀਂ ਪੈਦਾ ਹੋਏ, ਹਿੰਦੁਸਤਾਨੀ ਹੈ। ਜੇ ਮਾਰਹੁ ਐਸੇ ਨ ਗੇਰ ਕਜਾਈ, ਇਹ ਸਾਨੂੰ ਤੁਸੀਂ ਮਾਰਨਾ ਤੇ ਮਾਰ ਕੇ ਇਸ ਤਰ੍ਹਾਂ ਨੀ ਇੱਥੇ ਕਿਤੇ ਸੁੱਟ ਜਾਣਾ। ਪਾਵਕ ਲੈ ਕਰ ਦਾਹ ਕਰੋ, ਇੰਨੀ ਗੱਲ ਹੈ ਵੀ ਅੱਗ ਲੈ ਕੇ ਸਾਡਾ ਸਰੀਰ ਦਾ ਸੰਸਕਾਰ ਜਾ ਕਰ ਦਿਓ, ਸਾੜ ਦਿਓ। ਪੁਨ ਜਾਵਹ ਧਾਮਨ ਕੋ ਧਨ ਪਾਈ, ਫਿਰ ਵੀ ਧਨ ਪਾ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਇਓ। ਭਾਜ ਸਕੈ ਤੁਮ ਤੇ ਹਮ ਨਾਹੇ, ਕਿਉਂਕਿ ਅਸੀਂ ਹੁਣ ਬਈ ਆ ਗਏ ਤੁਹਾਡੇ ਡਿੱਕੇ ਚੜ ਗਏ ਆ, ਭੱਜ ਤਾਂ ਭੱਜ ਕੇ ਤਾਂ ਜਾ ਨਹੀਂ ਸਕਦੇ। ਲੀਏ ਹਥਿਆਰ ਮਿਲੇ ਅਬ ਆਈ, ਕਿਉਂਕਿ ਤੁਸੀਂ ਆਪਣੇ ਹੱਥਾਂ ਵਿੱਚ ਸ਼ਸਤਰ ਜੇ ਲੈ ਕੇ ਆ ਮਿਲੇ ਹੋ। ਦੋਹਰਾ ਗੁਰ ਕੋ ਦਰਸ ਬਿਲੋਕ ਕੈ, ਬਾਲਾ ਜੀ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਕੇ ਉਹ ਠੱਗਣੇ। ਬਚਨ ਸੁਣੇ ਜਪ ਕਾਨ, ਬਚਨ ਜੇ ਕੰਨਾਂ ਵਿੱਚ ਸੁਣੇ ਨੇ ਧਿਆਨ ਨਾਲ। ਕੁਛ ਕੁ ਦਇਆ ਉਪਜੀ ਹਿਰਦੇ, ਕਹਿੰਦੇ ਥੋੜੀ ਬਹੁਤੀ ਹਿਰਦੇ ਵਿੱਚ ਦਇਆ ਜੀ ਪੈਦਾ ਹੋ ਗਈ, ਤਰਸ ਜਾ ਆਈ ਗਿਆ। ਕਹਿ ਕਿਲਿਹੋ ਬਚ ਮਾਨ, ਉਹ ਵਿੱਚ ਹੀ ਉਹ ਚਾਰੇ ਜਵਾਨ ਕਹਿੰਦੇ ਵੀ ਚਲੋ ਇਹਨਾਂ ਦਾ ਬਚਨ ਮੰਨ ਲਓ, ਆਪਾਂ ਸੰਸਕਾਰ ਕਰ ਦਿਓ, ਜਦੋਂ ਮਾਰ ਦੇਣਾ ਤੇ ਅੱਗੇ ਮਗਰੋਂ ਸੰਸਕਾਰ ਹੀ ਕਰਨਾ, ਇਹ ਕੋਈ ਵੱਡੀ ਗੱਲ ਤਾਂ ਨਹੀਂ ਹੈ, ਆਪਾਂ ਕਰ ਦਿਓ ਸੰਸਕਾਰ। ਚੌਪਈ ਤੁਮਕੋ ਦੇਹ ਦਾਹ ਕਿਹੇ ਭਾਂਤੀ, ਇੱਕ ਵਿੱਚੋਂ ਬੋਲਿਆ ਕਹਿੰਦੇ ਵੀ ਤੁਹਾਨੂੰ ਅਸੀਂ ਕਿਵੇਂ ਦਾਹ ਦੇਵਾਂਗੇ, ਕਿਵੇਂ ਤੁਹਾਨੂੰ ਸਾੜਾਂਗੇ, ਕਿਵੇਂ ਸੰਸਕਾਰ ਕਰਾਂਗੇ। ਅਗਨ ਸਮੀਪ ਨ ਕਹੂੰ ਦਸਾਤੀ, ਕਿਹਾ ਬਾਹਰ ਪੰਜ ਕੋਹਾਂ ਤੇ ਤੁਸੀਂ ਆ ਗਏ ਹੈ ਤੇ ਅੱਗ ਤਾਂ ਕਿਸੇ ਪਾਸੇ ਦਿਸਦੀ ਨੀ ਬਲਦੀ। ਜੇ ਜੀਵਤ ਸ਼ੋਰੈ ਤੁਮ ਤਾਈ, ਬਾਕੀ ਵੀ ਜੇ ਤੁਹਾਨੂੰ ਅਸੀਂ ਇੱਥੇ ਪੰਜ ਕੋਹਾਂ ਤੇ ਉਜਾੜ ਵਿੱਚ ਜਾਂਦੇ ਛੱਡ ਜਾਂਦੇ। ਕਰਹੋ ਪੁਕਾਰ ਜਾਏ ਕਿਹੇ ਥਾਈ, ਸਾਨੂੰ ਪਤਾ ਹੈ ਵੀ ਕਿਸੇ ਰਾਜੇ ਕੋਲ ਜਾ ਕੇ ਤੁਸੀਂ ਫਰਿਆਦ ਪੁਕਾਰ ਕਰੋਗੇ। ਸੁਣ ਬੋਲੇ ਬੇਦੀ ਕੁਲ ਦੀਪਾ, ਉਹਨਾਂ ਤੋਂ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਬੋਲੇ ਸਤਿਗੁਰੂ। ਇਸ ਦਿਸ਼ ਦੇਖੋ ਧੂਮ ਸਮੀਪਾ, ਕਹਿੰਦੇ ਇਸ ਤਰਫ ਦੇਖਣਾ ਕਰੋ ਵੀ ਆ ਧੂਆਂ ਨਿਕਲ ਰਿਹਾ ਉਹ ਸਾਹਮਣੇ। ਹਮਰੇ ਜੀਵਤ ਅਗਨ ਜਾਂਦਿਆਂ ਜਾਂਦਿਆਂ ਉੱਥੋਂ ਕਹਿੰਦੇ ਅੱਗ ਲੈ ਆ। ਮਾਰਨ ਬਹੁਰ ਖਸੋਟਨ ਕੀ ਚੈ, ਸਾਨੂੰ ਕਹਿੰਦੇ ਮਾਰ ਦਿਓ ਤੇ ਸੰਸਕਾਰ ਕਰਕੇ ਸਾਡਾ ਬਾਕੀ ਜਿਹੜਾ ਸਾਰਾ ਲੁੱਟ ਪੁੱਟ ਲਿਓ, ਖੋ ਖਿੰਚ ਲਿਓ। ਦੁਆ ਜਾਵਹ ਲਿਆਵਨ ਕੇ ਹੇਤਾ, ਸਾਡੇ ਤੇ ਭਰੋਸਾ ਨੀ, ਦੋ ਜਾਣੇ ਕਹਿੰਦੇ ਅੱਗ ਲੈਣ ਵਾਸਤੇ ਤੁਸੀਂ ਚਲੇ ਜਾਓ। ਦੁਆ ਢਿੱਗ ਬੈਠਾ ਹੋਏ ਸੁਚੇਤਾ, ਉਹ ਕਹਿੰਦੇ ਸਾਡੇ ਕੋਲ ਐਨ ਤਿਆਰ ਪ੍ਰਤਿਆਰ ਹੋ ਕੇ ਸ਼ਾਸਤਰ ਫੜ ਕੇ ਖੜ ਜਾਓ, ਬੈਠ ਜਾਓ। ਸ੍ਰੀ ਗੁਰ ਤਿੰਨ ਸੁਖ ਦੇਵਨ ਕਾਰਨ, ਬਾਲਾ ਜੀ ਕਹਿੰਦੇ ਉਹਨਾਂ ਠੱਗਾਂ ਨੂੰ ਮਹਾਰਾਜ ਸੁਖ ਬਖਸ਼ਣ ਵਾਸਤੇ। ਇਸ ਬਿਧ ਕੀਨੇ ਬਚਨ ਉਚਾਰਨ, ਇਸ ਤਰ੍ਹਾਂ ਦੇ ਜਦੋਂ ਬਚਨ ਆਪ ਜੀ ਨੇ ਕਹਿਣਾ ਕੀਤੇ। ਕਹਿਓ ਮਾਨ ਸੋਈ ਬਿਧ ਕੀਨ, ਉਹਨਾਂ ਚੋਹਾਂ ਨੇ ਮੰਨ ਲਿਆ ਤੇ ਉਹੀ ਗੱਲ ਵਿਧੀ ਜੁਗਤੀ ਕੀਤੀ ਹੈ। ਦੁਆ ਗਮਨੇ ਜਹ ਅਗਨੀ ਚੀਨ, ਦੋ ਜਾਣੇ ਕਹਿੰਦੇ ਚੱਲ ਪਏ ਜਿੱਥੇ ਉਹ ਸਾਹਮਣੇ ਅਗਨੀ ਜੀ ਜਾਣੀ ਹੈ, ਧੂਆਂ ਜਾ ਨਿਕਲਦਾ ਦੇਖਿਆ। ਦੁਆ ਬੈਠੇ ਹਥਿਆਰ ਉਗਾਰੇ, ਦੋ ਜਿਹੜੇ ਠੱਗ ਹੈ ਕਹਿੰਦੇ ਹੱਥਾਂ ਵਿੱਚ ਸ਼ਸਤਰ ਨੰਗੇ ਜੇ ਕਰਕੇ ਬੈਠ ਗਏ। ਹੋਇ ਸੁਚੇਤ ਢਿੱਗ ਮਾਰਨ ਹਾਰੇ, ਜਿਹੜੇ ਮਾਰਨ ਵਾਲੇ ਹੈ ਸਾਵਧਾਨ ਹੋ ਕੇ ਬਹਿ ਗਏ ਹੈ। ਮਗ ਮਹਿ ਜਾਤ ਚੱਲੇ ਸੋ ਦੋ, ਉਹ ਜਿਹੜੇ ਅੱਗ ਲਾਉਣ ਵਾਲੇ ਰਸਤੇ ਵਿੱਚ ਚਲੇ ਜਾ ਰਹੇ ਦੋਵੇਂ, ਦੇਖੇ ਨਰਕੋ ਮਾਰਤ ਕੋ, ਉਸਨੇ ਦੇਖਿਆ ਵੀ ਕਿਸੇ ਮਨੁੱਖ ਨੂੰ ਇਹ ਮਾਰੀ ਕੁੱਟੀ ਜਾ ਰਹੇ ਹੈ। ਬੰਦੇ ਉਹ ਲੀਨੇ ਜਾਤ ਵਗਾਰੀ, ਚੰਗੀ ਤਰ੍ਹਾਂ ਬੰਨਿਆ ਨੂੜਿਆ ਹੋਇਆ ਤੇ ਅੱਗੇ ਲਾ ਕੇ ਲਈ ਜਾ ਰਹੇ ਹੈ। ਮਾਰ ਮਾਰ ਪੀੜਾ ਦੇ ਭਾਰੀ, ਮਾਰ ਮਾਰ ਕੇ ਕਹਿੰਦੇ ਕਿਸਨ ਮੁਕੀਆਂ ਨੂੰ ਬੜੀ ਤਕੜੀ ਪੀੜਾ ਦੇ ਰਹੇ ਆ। ਤਿੰਨ ਤੇ ਦੁਰ ਕੇ ਲੰਘੇ ਤਾਈ, ਉਹਨਾਂ ਤੋਂ ਕਹਿੰਦੇ ਜਿੱਥੇ ਫੜ ਕੇ ਉਹਨੂੰ ਪੀੜਾ ਦੇ ਰਹੇ ਆ ਉੱਥੋਂ ਲੋਕੀ ਆਸੇ ਪਾਸੇ ਜੇ ਹੋ ਕੇ ਦੌੜਦੇ ਲੰਘ ਗਏ। ਦੇਖੀ ਚਿਖਾ ਬਰੀ ਤੇ ਥਾਈ, ਅੱਗੇ ਜਾ ਕੇ ਦੇਖਿਆ ਕਹਿੰਦੇ ਚਿਖਾ ਬਣ ਰਹੀ ਹੈ। ਅਗਨ ਨਿਕਾਸ ਲੀਨ ਨਿਜ ਹੱਥ, ਉਹਦੇ ਵਿੱਚੋਂ ਅੱਗ ਜੀ ਕੱਢ ਕੇ ਇੱਕ ਲੱਕੜ ਜੀ ਬਲਦੀ ਬਲਦੀ ਆਪਣੇ ਹੱਥਾਂ ਵਿੱਚ ਲੈ ਲਈ। ਹਟ ਗਮ ਨੇ ਜਿਤ ਦਿਸ਼ ਜਗ ਨਾਥ, ਜਿਸ ਤਰ੍ਹਾਂ ਮਹਾਰਾਜ ਜੋ ਬੈਠੇ ਹੈ ਨਾ ਉਸ ਤਰਫ ਨੂੰ ਮੁੜੇ ਹਨ ਇਹ। ਪੋਹਰ ਆਏ ਕਰ ਦੇਖਿਓ ਦੋ, ਜਦੋਂ ਕਹਿੰਦੇ ਫਿਰ ਦੋਵਾਂ ਨੇ ਆ ਕੇ ਉਹ ਦੇਖਿਆ ਉੱਥੇ ਹੀ। ਚੜਿਓ ਜਾਤ ਸੇਵਕਾ ਨਰ ਸੋ, ਜਿਹਨੂੰ ਕਹਿੰਦੇ ਕੁੱਟਦੇ ਮਾਰਦੇ ਸੀ ਨਾ ਉਹ ਸੁਖਪਾਲ ਦੀ ਚ ਚੜਿਆ ਹੋਇਆ ਜਾ ਰਿਹਾ। ਗਾਵਤ ਗਾਇਕ ਰਾਗ ਅਗਾਰੀ, ਉਹਦੇ ਅੱਗੇ ਕਹਿੰਦੇ ਜਿਹੜੇ ਗਵਈਏ ਲੋਕ ਰਾਗਾਂ ਵਿੱਚ ਕਹਿੰਦੇ ਸ਼ਬਦ ਗਾਉਂਦੇ ਆ। ਅਸ ਬਿਲੋਕ ਭਾਚ ਰਜ ਭਾਰੀ, ਇਸ ਤਰ੍ਹਾਂ ਦੇ ਕੇ ਉਹਨਾਂ ਨੂੰ ਬੜੀ ਚਰਜਤਾ ਜੀ ਹੋਈ। ਬਿਨ ਪੁੱਛੇ ਤੇ ਜਾਏ ਨ ਜਾਨ, ਕਹਿੰਦੇ ਵੀ ਬਿਨਾਂ ਪੁੱਛੇ ਤੋਂ ਸਮਝਿਆ ਜਾਣਿਆ ਨਹੀਂ ਜਾ ਸਕਦਾ। ਪੂਰਬ ਸੰਕਟ ਦੇਤ ਮਹਾਨ, ਪਹਿਲਾਂ ਇਸ ਮਨੁੱਖ ਨੂੰ ਫੜ ਕੇ ਕਿੰਨਾ ਦੁੱਖ ਦਿੰਦੇ ਸੀ, ਇਹ ਝਾਂਗਰਾ ਮਾਰਦਾ ਸੀ, ਅਬ ਆਨੰਦ ਸੋ ਮਾਰਗ ਜਾਏ, ਸੁਖਪਾਲ ਧੀ ਤੇ ਚੜੇ ਆ, ਗੋਈਆ ਗੀਤ ਗਾ ਰਿਹਾ ਤੇ ਸੁਖ ਨਾਲ ਜਾ ਰਿਹਾ। ਕਰ ਵਿਚਾਰ ਇਉਂ ਤੇ ਢਿੱਗ ਆਏ, ਇਸ ਤਰ੍ਹਾਂ ਦੀ ਵਿਚਾਰ ਕਰਕੇ ਉਸ ਉਹਨਾਂ ਦੇ ਕੋਲ ਜੇ ਚੱਲ ਕੇ ਆਏ ਦੋਵੇਂ ਅੱਗ ਲਿਆ ਜਾਣ। ਸਵਈਆ ਕੌਣ ਆਹੈ ਸਿਵਕਾ ਪਰ ਜਾਵਤ, ਪੁੱਛਣ ਲੱਗੇ ਨਵੀਆ ਜਿਹੜਾ ਪਾਲਕੀ ਉੱਪਰ ਚੜਿਆ ਜਾ ਰਿਹਾ ਕੌਣ ਹੈ ਬਈ। ਪੂਰਬ ਸ਼ਾਸਨ ਦੇਵਤ ਯਾਹੀ, ਪਹਿਲਾਂ ਤਾਂ ਇਹਨੂੰ ਬੜੀ ਤੁਸੀਂ ਕਹਿੰਦੇ ਸਜ਼ਾ ਦਿੰਦੇ ਸੀ, ਬੜੀ ਘੁਸਨ ਮੁਕੀ ਮਾਰਦੇ ਸੀ ਇਹਦੇ। ਦੂਤਨ ਬੈਨ ਭਨੇ ਇਹ ਪਾਪੀ, ਉਹ ਜਿਹੜੇ ਧਰਮਰਾਜ ਦੇ ਜਮਦੂਤ ਉਹਨਾਂ ਨੇ ਕਿਹਾ ਵੀ ਇਹ ਬੜਾ ਤਕੜਾ ਪਾਪੀ ਮਨੁੱਖ ਸੀ। ਦਿਨ ਵੱਡੋ ਦੁੱਖ ਲਾਇਕ ਆਹੀ, ਇਹ ਤਾਂ ਕਹਿੰਦੇ ਮਨੁੱਖ ਬੜਾ ਦੁੱਖ ਦੇਣ ਦੇ ਜੋਗੀ ਸੀ। ਧੂਮ ਚਿਖਾ ਪਿਖਿਓ ਗੁਰ ਨਾਨਕ, ਕਰੀਏ ਵੀ ਇਹਦੀ ਜਿਹੜੀ ਚਿਖਾ ਸੀ ਉਹਦੇ ਧੂਏ ਵਾਲੀ ਗੁਰੂ ਨਾਨਕ ਸਾਹਿਬ ਨੇ ਮੇਰ ਦੀ ਨਿਗਾਹ ਨਾਲ ਵੇਖ ਲਿਆ। ਹੋਏ ਪੁਨੀਤ ਗਯੋ ਛਿਨ ਮਾਹੀ, ਇਸ ਕਰਕੇ ਵੱਡਾ ਪਾਪੀ ਇੱਕ ਛਿਨ ਵਿੱਚ ਪਵਿੱਤਰ ਹੋ ਗਿਆ। ਸ਼ਾਸਨ ਤੇ ਛੁੱਟ ਪ੍ਰਾਪਤ ਭਾ ਸੁਖ, ਇਸ ਕਰਕੇ ਵੀ ਇਹ ਸਜ਼ਾ ਤੋਂ ਛੁੱਟ ਗਿਆ, ਇਹ ਸੁਖ ਨੂੰ ਪ੍ਰਾਪਤ ਹੋ ਗਿਆ। ਕੀਨ ਜ ਪਾਪ ਰਹਿਓ ਇੱਕ ਨਾਹੀ, ਜਿਹੜੇ ਜ਼ਿੰਦਗੀ ਵਿੱਚ ਇਹਨੇ ਪਾਪ ਹੀ ਪਾਪ ਕੀਤੇ ਸੀ, ਮਹਾਰਾਜ ਨਿਰਜਨ ਕਰਨ ਨਾਲ ਇੱਕ ਵੀ ਪਾਪ ਨਹੀਂ ਰਿਹਾ। ਸਵਈਆ ਨਾਨਕ ਕੌਣ ਬਤਾਏ ਹਮੈ, ਉਹ ਜਮਦੂਤਾਂ ਨੂੰ ਪੁੱਛਣ ਲੱਗੇ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਕੌਣ, ਉਹ ਵੀ ਸਾਨੂੰ ਦੱਸ ਦਿਓ। ਸੁਣ ਦੂਤ ਕਹੈ ਤੁਮਰੇ ਢਿੱਗ ਜੋ, ਆ ਸੁਣ ਕੇ ਧਰਮਰਾਜ ਦੇ ਜਮਦੂਤ ਕਹਿਣ ਲੱਗੇ ਜਿਹੜੇ ਤੁਹਾਡੇ ਕੋਲ ਹੀ ਹੈ ਗੁਰੂ ਨਾਨਕ ਸਾਹਿਬ। ਮਾਰਨ ਹੇਤ ਖਸੋਟਨ ਕੇ ਤੁਮ, ਜਿਨ੍ਹਾਂ ਨੂੰ ਮਾਰਨ ਵਾਸਤੇ, ਜਿਨ੍ਹਾਂ ਦਾ ਸਾਰਾ ਕੁਛ ਲੁੱਟਣ ਪੁੱਟਣ ਵਾਸਤੇ, ਜਾ ਕੇ ਆਏ ਗੁਰੂ ਨਾਨਕ ਸੋ, ਆ ਜਿਨ੍ਹਾਂ ਨੂੰ ਮਾਰ ਕੇ ਸਾੜਨ ਵਾਸਤੇ ਕਹਿੰਦੇ ਤੁਸੀਂ ਆਏ ਹੋ ਨਾ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਹੀ ਹੈ। ਯੋ ਸੁਣ ਕੇ ਬਿਸਮਾਦ ਹਿਰਦੇ, ਇਸ ਤਰ੍ਹਾਂ ਜਮਦੂਤਾਂ ਤੋਂ ਸੁਣ ਕੇ ਦੋਵੇਂ ਹਿਰਦੇ ਵਿੱਚ ਬੜੇ ਚਰਜੇ ਹੋ ਰਹੇ। ਹਮਕੋ ਤ੍ਰਿਕ ਧਾਏ ਚੱਲੇ ਤਬ ਦੋ, ਸਾਨੂੰ ਦੋਹਾਂ ਨੂੰ ਤਰਕਾਰ ਹੈ ਵੀ ਐਸੇ ਗੁਰੂ ਨਾਨਕ ਸਾਹਿਬ ਨੂੰ ਅਸੀਂ ਮਾਰਨ ਕੇ ਸਾੜਨ ਚੱਲੇ ਆਨ, ਦੌੜ ਕੇ ਚੱਲੇ ਫਿਰ ਆਨ ਗਹੇ ਪਦ ਪੰਕਜ ਪਾਨ ਸੋ, ਦੋਹਾਂ ਨੇ ਜਿਹੜੇ ਅੱਗ ਲੈਣ ਗਏ ਸੀ ਅੱਗ ਜੀ ਸੱਟ ਕੇ ਨਾ ਤੇ ਮਹਾਰਾਜ ਦੇ ਚਰਨਾਂ ਫੜੇ। ਬੈਨ ਭਨੇ ਤੁਮ ਹੋ ਦੁੱਖ ਖੋ, ਮੁੱਖੋਂ ਬਚਨ ਕੀਤਾ ਹੈ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਦੁੱਖਾਂ ਨੂੰ ਨਾਸ ਕਰਨ ਵਾਲੇ। ਦੋਹਰਾ ਸਰਬ ਬਿਰਤਾਂਤ ਦਿਖਾਏ ਕੈ, ਕਿਉਂ ਸਾਰਾ ਕਹਿੰਦੇ ਉਹ ਜਿਵੇਂ ਪਾਪੀ ਨੂੰ ਸਜ਼ਾ ਦਿੱਤੀ ਜਾਂਦੀ। ਹੁਣ ਸੁਖਪਾਲ ਵੀ ਵਿਚੜਿਆ ਜਾ ਰਿਹਾ, ਉਹ ਸਾਰਾ ਕੁਛ ਦਿਖਾ ਕੇ ਸ਼ਰਧਾ ਆਪਣੀ ਦੀਨ, ਗੁਰੂ ਮਹਾਰਾਜ ਨੇ ਆਪਣੀ ਜਿਹੜੀ ਮਹਾਨ ਸ਼ਰਧਾ ਇਹਨਾਂ ਨੂੰ ਬਖਸ਼ ਦਿੱਤੀ। ਕਰਤ ਕੁਕਰਮ ਬਹੋਰ ਨੇ, ਸਿਰਫ ਜਿਹੜਾ ਇਹ ਲੋਕਾਂ ਨੂੰ ਮਾਰ ਕੇ ਠੱਗਦੇ ਸਨ, ਲੁੱਟਦੇ ਸੀ, ਉਹ ਖੋਟੇ ਕੰਮ ਤੋਂ ਰੋਕਣ ਵਾਸਤੇ ਸ੍ਰੀ ਗੁਰ ਪਰਮ ਪ੍ਰਵੀਨ, ਗੁਰੂ ਮਹਾਰਾਜ ਕਹਿੰਦੇ ਬੜੇ ਭਾਰੀ ਸਿਆਣੇ, ਉਹਨਾਂ ਨੇ ਇਸ ਤਰ੍ਹਾਂ ਦੀ ਯੁਗਤੀ ਕਰ ਲਈ ਹੈ। ਚੌਪਈ ਸਰਬ ਪੰਥ ਕੀ ਕਥਾ ਸੁਣਾਈ, ਹਾਂ ਉਸ ਵੇਲੇ ਜਿਹੜੇ ਦੋ ਅੱਗ ਲੈਣ ਗਏ ਸੀ ਨਾ, ਉਹਨਾਂ ਨੇ ਸਾਰੀ ਰਸਤੇ ਦੀ ਕਥਾ ਜੀ ਇਹ ਦੂਜਿਆਂ ਦੋਵਾਂ ਨੂੰ ਸੁਣਾਈ ਹੈ। ਚਾਰੋ ਚਰਨ ਰਹੇ ਲਪਟਾਈ, ਫੇਰ ਤਾਂ ਜਿਹੜੇ ਚਾਰੇ ਨੌਜਵਾਨ ਸੀ ਮਹਾਰਾਜ ਦੇ ਚਰਨੀ ਲੱਗ ਰਹੇ। ਨਿੰਦ ਜੀਵ ਕਾ ਹੁਤੀ ਹਮਾਰੀ, ਕਹਿਣ ਲੱਗੇ ਮਹਾਰਾਜ ਸਾਡਾ ਜਿਹੜਾ ਗੁਜ਼ਾਰਾ ਸੀ ਨਾ, ਜਿਵੇਂ ਅਸੀਂ ਲੁੱਟ ਖਟੁਸ ਕੇ ਕਰਦੇ ਸੀ, ਇਹ ਜਿਹੜਾ ਸਾਡਾ ਕੰਮ ਸੀ ਨਿੰਦਿਆ ਕਿਸੇ ਸੀ। ਮਾਰਹਿ ਜੀਵਨ ਬਿਨਾ ਵਿਚਾਰੀ, ਬਿਨਾ ਸੋਚ ਵਿਚਾਰ ਤੋਂ ਮਾਰਾ ਮਾਇਆ ਪਿੱਛੇ ਆ ਟੱਬਰ ਪਾਲਣ ਪਾਸੇ ਬੰਦੇ ਮਾਰੀ ਜਾਂਦੇ। ਤੁਮ ਸਮਰੱਥ ਸੰਤ ਸੁਖਦਾਈ, ਇਹ ਤਾਂ ਮਹਾਰਾਜ ਸਰਵ ਕਲਾ ਸਮਰੱਥ ਸੰਤ ਸੁਖ ਦੇਣ ਵਾਲੇ। ਆਪਣੀ ਕਲਾ ਨ ਹਮ ਹੈ ਦਿਖਾਈ, ਦੇਖੋ ਮਹਾਰਾਜ ਸਾਡੇ ਘਰ ਦੇ ਵਿੱਚ ਹੀ ਰਹੇ ਤੇ ਸਾਨੂੰ ਕੋਈ ਆਪਣੀ ਤਾਕਤ ਹੀ ਨਹੀਂ ਦਿਖਾਈ। ਤਸਾਂ ਨੇ ਬਖਸ਼ੋ ਵੱਡੇ ਕਰੇ ਅਪਰਾਧ, ਹੇ ਗੁਰੂ ਨਾਨਕ ਸਸੀ ਵੱਡੇ ਵੱਡੇ ਗੁਨਾਹ ਕੀਤੇ, ਸਾਨੂੰ ਮਾਫ ਕਰ ਦੇ। ਪਰ ਉਪਕਾਰੀ ਹੋਏ ਜਗ ਸਾਧੂ, ਕਿਉਂਕਿ ਸੰਸਾਰ ਦੇ ਵੀ ਜਿਹੜੇ ਸਾਧੂ ਹੁੰਦੇ ਉਹ ਪਰਉਪਕਾਰੀ ਹੁੰਦੇ ਹਾਂ। ਚਲ ਹੋ ਗ੍ਰਾਮ ਸ੍ਰੀ ਪ੍ਰਭੂ ਬਹੋਰੀ, ਹੇ ਗੁਰੂ ਮਹਾਰਾ ਹੁਣ ਦੂਸਰੀ ਵਾਰ ਵੀ ਸਾਡੇ ਪਿੰਡ ਵਿੱਚ ਜ਼ਰੂਰ ਚੱਲੋ ਜੀ। ਬਿਨਤੀ ਸਰਬ ਕਰ ਹੈ ਕਰ ਜੋਰੀ, ਉੱਥੇ ਮਹਾਰਾ ਸਾਰੇ ਪਿੰਡ ਦੇ ਠੱਗ ਇਕੱਠੇ ਹੋ ਕੇ ਅਸੀਂ ਤੁਹਾਡੇ ਅੱਗੇ ਬੇਨਤੀਆਂ ਕਰਾਂਗੇ। ਅਗ ਉਹ ਗਨ ਮਹਿ ਹਮ ਗਲ ਤਨ, ਅਸੀਂ ਤਾਂ ਮਹਾਰਾ ਸਮੂਹ ਪਾਪਾਂ ਵਿੱਚ ਹੀ ਲੀਨ ਹੋਏ ਪਏ। ਹਿੰਸਾ ਮਹਿ ਦਿਨ ਰੈਨ ਬਿਤਾਨਾ, ਹੋਵੇ ਰਾਤ ਹੋਵੇ ਜੀਵਾਂ ਨੂੰ ਮਾਰਦਿਆਂ ਲੁੱਟਦਿਆਂ ਹੀ ਸਾਡਾ ਲੰਘਦਾ ਹੈ। ਦੀਨ ਭਏ ਅਵ ਲੋਕ ਗੁਸਾਏ, ਗੁਰੂ ਮਹਾਰਾਜ ਬਹੁਤ ਆਈ ਨਮਾਣੇ ਹੋਇਆਂ ਨੂੰ ਉਹਨਾਂ ਨੂੰ ਦੇਖ ਕੇ, ਹਟੇ ਗ੍ਰਾਮ ਕੀ ਦਿਸ਼ ਤੇ ਸਥਾਈ, ਉਸੇ ਵੇਲੇ ਮਹਾਰਾਜ ਉਸ ਥਾਂ ਤੋਂ ਪਿੰਡ ਦੀ ਤਰਫ ਨੂੰ ਮੁੜ ਪਏ। ਸ੍ਰੀ ਗੁਰ ਕੋਲੇ ਸੰਗ ਸੁਆਏ, ਗੁਰੂ ਮਹਾਰਾਜ ਜੀ ਨੂੰ ਨਾਲ ਲੈ ਕੇ ਆ ਗਏ। ਸਰਬ ਪ੍ਰਸੰਗ ਗ੍ਰਾਮ ਸੁਣਾਏ, ਇਹਨੇ ਪਿੰਡ ਦੇ ਠੱਗ ਹੈ ਸਾਰਿਆਂ ਨੂੰ ਇਕੱਠਿਆਂ ਕਰਕੇ ਸਾਰਾ ਮਹਾਰਾਜ ਦਾ ਪ੍ਰਸੰਗ ਸੁਣਾਇਆ, ਵੀ ਇਹ ਤਾਂ ਮਹਾਨ ਤੋਂ ਮਹਾਨ ਹੈ। ਜਿਵੇਂ ਉਹ ਸਾਰੇ ਪਿੰਡ ਦੇ ਲੋਕਾਂ ਨੇ ਮਹਾਰਾਜ ਦੀ ਚਰਨ ਛਣ ਲਈ ਅਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਵੀ ਆਹ ਸਾਰਾ ਕੁਝ ਛੱਡ ਕੇ ਖੇਤੀ ਦਾ ਧੰਦਾ ਕਰੋ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋ ਛਕਾਓ, ਕੁਝ ਰਹਿੰਦਾ ਪ੍ਰਸੰਗ ਆਪਾਂ ਅੱਗੇ ਕਰ ਲਵਾਂਗੇ। ਸਮਾਂ ਉੱਪਰ ਜਾ ਰਿਹਾ ਇਸ ਕਰਕੇ ਇੱਥੇ ਸਮਾਪਤੀ ਹੈ ਜੀ। ਦੀਨ ਭਏ ਅਵ ਲੋਕ ਗੁਸਾਏ, ਹਟੇ ਗ੍ਰਾਮ ਕੀ ਦਿਸ਼ ਤੇ ਸਥਾਈ, ਸ੍ਰੀ ਗੁਰ ਕੋਲੇ ਸੰਗ ਸੁਆਏ, ਸਰਬ ਪ੍ਰਸੰਗ ਗ੍ਰਾਮ ਸੁਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀਏ ਪੁਰੂ, ਆਏ ਪ੍ਰਭ ਸ਼ਰਣਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ। ਹੁਣ ਠਾਕੁਰ ਅਰਦਾਸ, ਦਿਓ ਪਿੰਡ ਸਭ ਤੇਰੀ ਰਾਸ, ਪਾਤ ਪਿਤਾ ਹਰਕ ਤੇ।